ਗੁਰ ਨਾਨਕ ਅੰਗਦ ਗੁਰੂ ਅਮਰਦਾਸ ਪਦਬੰਦ ਰਾਮਦਾਸ ਅਰਜਨ ਗੁਰੂ ਵਰ ਸ੍ਰੀ ਹਰਗੋਬਿੰਦ ਹਰੀ ਰਾਏ ਹਰ ਕ੍ਰਿਸ਼ਨ ਗੁਰ ਤੇਗ ਬਹਾਦਰ ਚੰਦ ਦਸਵੇਂ ਗੋਬਿੰਦ ਸਿੰਘ ਗੁਰੂ ਨਮੋ ਚਰਨ ਅਰਬਿੰਦ ਸ੍ਰੀ ਗੁਰ ਸ਼ਬਦ ਕਮਾਏ ਜਿਨ ਜੀਤੇ ਪੰਚ ਵਿਕਾਰ ਤਿਨ ਸੰਤਨ ਕੋ ਬੰਦਨਾ ਸਿਰ ਚਰਨਨ ਪਰਤਾਰ ਏਕ ਅੰਕਾਰਾ ਸਤਿਗੁਰੂ ਤਿਹੇ ਪ੍ਰਸਾਦ ਸੱਚ ਹੋਇ ਵਾਹਿਗੁਰੂ ਜੀ ਕੀ ਫਤਿਹ ਵਿਘਨ ਬਿਨਾਸ਼ਨ ਸੋਇ ਵਾਹਿਗੁਰੂ ਜੀ ਕੀ ਫਤਿਹ ਵਿਘਨ ਬਿਨਾਸ਼ਨ ਸੋਇ ਵਾਹਿਗੁਰੂ ਸਾਹਿਬ ਜੀਓ ਤਿਨ ਕੇ ਧੂਲ ਕੋ ਵੇਲਾ ਪਇਓ ਤਬ ਛੂਟਨ ਲਾਗੀ ਹੈ ਜੋਰ ਹਵਾਈ ਮੰਗਲ ਕੀ ਸੁਧ ਦੇਨੇ ਕੇ ਹੇਤ ਮਨੋ ਪਤੀਆ ਸੁਰ ਲੋਕ ਪਠਾਈ ਤਿਨ ਕੋਇ ਧੂਲ ਕੋ ਵੇਲਾ ਪਇਓ ਤਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਤਿਕਾਰਯੋਗ ਗੁਰੂ ਖਾਲਸਾ ਸਾਧ ਸੰਗਤ ਜੀ ਗੁਰੂ ਮਹਾਰਾਜ ਜੀ ਬੇਨਤੀ ਬਖਸ਼ਿਸ਼ ਰਹਿਮਤ ਦਾ ਸਦਕਾ ਅੰਮ੍ਰਿਤ ਵੇਲੇ ਤੋਂ ਦੀਵਾਨ ਸਜਰੇ ਜੁਗੋ ਜੁਗ ਅਟਲ ਗੁਰਬਾਣੀ ਸਰੂਪ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਗ੍ਰੰਥੀ ਸਾਹਿਬਾਨ ਰਾਹੀਂ ਅਦਬ ਸਤਿਕਾਰ ਸਹਿਤ ਪ੍ਰਕਾਸ਼ ਸੇਵਾ ਉਪਰੰਤ ਗੁਰੂ ਗ੍ਰੰਥ ਸਾਹਿਬ ਵਿੱਚੋਂ ਹੀ ਜੋ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਮੁਖਾਰ ਬਿੰਦ ਵਿੱਚੋਂ ਜਪ ਬਾਣੀ ਦਾ ਉਚਾਰਨ ਹੋਇਆ ਹੋਇਆ ਹੈ ਉਹਦਾ ਜਾਪ ਪਾਠ ਹੀ ਜ਼ਿਆਦਾਤਰ ਜੋ ਗੁਰੂ ਨਾਨਕ ਸਾਹਿਬ ਜੀ ਦੇ ਮੁਖਾਰ ਬਿੰਦ ਤੋਂ ਹੀ ਆਸਾ ਰਾਗ ਵਿੱਚ ਕੁਝ ਪੌੜੀਆਂ ਅਤੇ ਸਲੋਕ ਮਹੱਲੇ ਉਚਾਰਨ ਹੋਏ ਹੈ ਆਸਾ ਦੀ ਵਾਰ ਦੇ ਵਿੱਚੋਂ ਹੀ ਗੁਰੂ ਰਾਮਦਾਸ ਸਾਹਿਬ ਜੀ ਦੇ ਕੁਝ ਸ਼ੱਕਿਆਂ ਸਹਿਤ ਅਤੇ ਗੁਰੂ ਨਾਨਕ ਸਾਹਿਬ ਜੀ ਦਾ ਪਾਵਨ ਪਵਿੱਤਰ ਗੁਰਪੁਰਬ ਦਿਹਾੜਾ ਨੇੜੇ ਆ ਰਿਹਾ ਹੈ ਉਸ ਨੂੰ ਸਨਮੁਖ ਸਮਕਸ਼ ਚੱਲ ਰਿਹਾ ਹੋਇਆ ਭਾਈ ਸਾਹਿਬ ਭਾਈ ਗੁਰਦਾਸ ਜੀ ਦੀ ਵਾਰਾਂ ਵਿੱਚੋਂ ਰਾਗੀ ਸਿੰਘਾਂ ਦੀ ਰਚਨਾ ਰਾਹੀਂ ਕੀਰਤਨ ਹੋਇਆ ਹੈ ਸੋ ਇਤਿਹਾਸ ਵੀ ਜਗਤ ਗੁਰੂ ਗੁਰੂ ਨਾਨਕ ਸਾਹਿਬ ਜੀ ਦਾ ਹੀ ਪ੍ਰਾਰੰਭ ਹੋਇਆ ਹੋਇਆ ਜੋ ਆਪਾਂ ਲੜੀਵਾਰ ਵਿੱਚ ਹੀ ਸਰਵਣ ਕਰ ਰਹੇ ਹਾਂ ਆਪ ਜੀ ਦੇ ਵਿਵਾਹ ਦਾ ਪ੍ਰਸੰਗ ਚੱਲਿਆ ਹੋਇਆ ਜਿਸ ਤਰ੍ਹਾਂ ਸੁਲਤਾਨਪੁਰ ਤੋਂ ਬੜੀ ਭਾਰੀ ਬਰਾਤ ਸਜ ਵਜ ਕੇ ਨੰਬਰ 12 ਰਸਤਾ ਤੈਅ ਕਰਦੀ ਹੋਈ ਬਟਾਲੇ ਸ਼ਹਿਰ ਦੇ ਨੇੜੇ ਜਾ ਪਹੁੰਚੀ ਅਤੇ ਗੁੱਲੇ ਨੂੰ ਜਾ ਕੇ ਜਿਹੜਾ ਬ੍ਰਹਿਮਾ ਉਹਨਾਂ ਨੇ ਖਬਰ ਸਾਰ ਦਿੱਤੀ ਇਸ ਤਰ੍ਹਾਂ ਕਾਲੂ ਜੀ ਅਤੇ ਪਰਮਾਨੰਦ ਜੀ ਦੋਹਾਂ ਸ਼ਹਿਰਾਂ ਤੋਂ ਬੜੀ ਬਰਾਤ ਲੈ ਕੇ ਇੱਥੇ ਪਹੁੰਚੇ ਸੁਣ ਕੇ ਇਸਨੇ ਤਿਆਰੀ ਕੀਤੀ ਨਗਰ ਦੇ ਪਤਵੰਤਿਆਂ ਨੂੰ ਨਾਲ ਲੈ ਕੇ ਸਤਿਕਾਰ ਵਜੋਂ ਅੱਗੋਂ ਚੱਲ ਕੇ ਆਇਆ ਇਸ ਤਰ੍ਹਾਂ ਜਿਹੜੀ ਕੋਈ ਲੈਣ ਦੇਣ ਦੀ ਰੀਤੀ ਹੈਗੀ ਹੈ ਲਾਗ ਵਗੈਰਾ ਦੀ ਉੱਥੇ ਕੀਤੀ ਕਤਰੀ ਫਿਰ ਆ ਕੇ ਮੁਹੱਲੇ ਦੇ ਘਰ ਅੱਗੇ ਟੁਕਾ ਕੀਤਾ ਇੱਧਰ ਜਿਹੜੀਆਂ ਕੋਈ ਮਾਈਆਂ ਬੀਬੀਆਂ ਹਨ ਜਦੋਂ ਤੁਲਸੇ ਨਗਾਰਿਆਂ ਦੀਆਂ ਚੋਟਾਂ ਆਵਾਜ਼ਾਂ ਸਿੰਘੇ ਬੈਂਡ ਬਾਜੇ ਸੁਝੇ ਅਤੇ ਬਰਾਤ ਆ ਗਈ ਹੈ ਉਹ ਸਵੇਰੇ ਕਹਿੰਦੇ ਆ ਸੱਚਾ ਚੜ੍ਹਿਆ ਹੈ ਅਤੇ ਇਸ ਤਰ੍ਹਾਂ ਇੱਕ ਐਸੇ ਉਤਸ਼ਾਹ ਦੇ ਸਮੇਂ ਉਹ ਵਿਦਵਾਨਾਂ ਨੇ ਕੋਈ ਇਸਤਰੀ ਦੀ ਇਹੋ ਜਿਹੀ ਹਾਲਤ ਵੀ ਮੰਨੀ ਹੈ ਕਿ ਜਦੋਂ ਬਹੁਤੇ ਚਾਅ ਉਤਸ਼ਾਹ ਵਿੱਚ ਆ ਜਾਂਦੀ ਹੈ ਉਹਨਾਂ ਨੂੰ ਆਪਣੇ ਆਪ ਦੀ ਹੋਸ਼ ਭੁੱਲ ਜਾਂਦੀ ਹੈ ਅਤੇ ਐਸਾ ਅੰਦਰੋਂ ਚਾਅ ਦੇ ਨਾਲ ਘਬਰਾ ਜਾ ਹੁੰਦਾ ਖੁਸ਼ੀ ਦਾ ਇਸ ਕਰਕੇ ਉਹਨੂੰ ਪਤਾ ਨਹੀਂ ਚੱਲਦਾ ਵੀ ਮੈਂ ਕੀ ਕੁਝ ਕਰਨਾ ਹੈ ਅਤੇ ਇਸ ਹਾਲਤ ਵਿੱਚ ਉਹ ਇਹ ਸਾਰੀਆਂ ਆ ਗਈਆਂ ਕਿ ਉਹ ਜਿਹੜਾ ਹਾਰ ਜਾ ਹੈ ਗਲ ਵਿੱਚ ਪਾਉਣ ਵਾਲਾ ਕਹਿੰਦੇ ਉਹ ਪਤਾ ਨਹੀਂ ਲੱਗਿਆ ਚੱਕ ਕੇ ਲੱਕ ਨੂੰ ਲਪੇਟ ਲਿਆ ਹੈ ਜਿਹੜੀ ਤੈਰਾਕੀ ਜੀ ਹੈ ਲੱਕ ਉਤਾਰੇ ਉਹ ਪਹਿਨਣ ਵਾਲੀ ਉਹ ਚੱਕ ਕੇ ਗਲ ਵਿੱਚ ਪਾ ਲਈ ਹੈ ਇਸ ਤਰ੍ਹਾਂ ਜਿਹੜਾ ਅੱਖਾਂ ਵਿੱਚ ਸੁਰਮਾ ਸੁਰਮਾ ਜਿਹਾ ਪਾਉਣ ਵਾਲਾ ਹੁੰਦਾ ਹੈ ਉਹ ਗੱਲਾਂ 'ਤੇ ਲਾ ਲਿਆ ਹੈ ਅਤੇ ਜਿਹੜਾ ਉਹ ਜਾਗ ਜਿਹਾ ਹੁੰਦਾ ਹੈ ਉਹ ਅੱਖਾਂ ਵਿੱਚ ਪਾ ਲਿਆ ਹੈ ਇਸ ਤਰ੍ਹਾਂ ਜਾਣੀ ਦਾਦਾ ਦਾਸਾ ਜਿਹਾ ਹੁੰਦਾ ਹੈ ਉਹ ਅੱਖਾਂ 'ਚ ਪਾ ਲਿਆ ਸੁਰਮੇ ਦੀ ਥਾਂ ਇਸ ਤਰ੍ਹਾਂ ਦੇ ਉੱਠ ਪਟੇ ਜੇ ਸ਼ਿੰਗਾਰਨੇ ਨਾਲ ਸਜ ਕੇ ਫਿਰ ਜਿੱਧਰੋਂ ਬਰਾਤ ਆ ਰਹੀ ਹੈ ਅਟਾਰੀਆਂ 'ਤੇ ਚੜ੍ਹ ਕੇ ਥੱਕਣ ਲੱਗੀਆਂ ਜਦੋਂ ਕਿਹਾ ਰੋਸ਼ਨਦਾਨਾਂ ਵਿੱਚ ਸਜ ਰਹੀਆਂ ਜਿਵੇਂ ਕਹਿੰਦੇ ਬਦਲਾਂ ਵਿੱਚ ਬਿਜਲੀ ਚਮਕਦੀ ਹੋਵੇ ਇਸ ਤਰ੍ਹਾਂ ਸੋਭਾ ਉਹਨਾਂ ਦੀ ਹੋ ਰਹੀ ਹੈ ਇਉਂ ਜਦੋਂ ਬਰਾਤ ਆ ਪਹੁੰਚੀ ਹੈ ਇਹ ਟੁਕਾ ਕੀਤਾ ਹੈ ਉਸ ਵੇਲੇ ਜਿਹੜੀਆਂ ਕੋਈ ਸਿੱਠਣੀਆਂ ਵਗੈਰਾ ਦਿੱਤੀਆਂ ਹੈ ਮਾਨੋ ਕਾਮਦੇਵ ਨੇ ਆਪਣੀ ਫੌਜ ਚੜ੍ਹਾਈ ਸੀ ਜਦੋਂ ਹਾਰ ਚੱਲਿਆ ਮਾਨੋ ਹਾਰ ਮੰਨ ਕੇ ਭੰਜਿਆ ਜਾਂਦਾ ਉਹ ਕੁੱਕ ਵਚਨ ਕਹਿ ਰਿਹਾ ਹੈ ਇਸ ਤਰ੍ਹਾਂ ਦੀ ਜਿਹੜੀ ਕੋਈ ਉਹ ਸਿੱਠਣੀਆਂ ਦੀ ਗੱਲ ਹੈ ਉਹਦਾ ਅਲੰਕਾਰ ਜਾਂ ਕਵੀ ਨੇ ਬੰਨ ਕੇ ਦੱਸਿਆ ਹੈ ਹੁਣ ਜਿਵੇਂ ਆਪ ਜੀ ਦੀ ਉਹ ਲਾਵਾਂ ਦੀ ਰਸਮ ਹੋਈ ਵਿਵਾਹ ਹੋਇਆ ਉਹ ਪ੍ਰਸੰਗ ਪ੍ਰਾਰੰਭ ਹੋ ਰਿਹਾ ਹੈ ਉਹ ਜਿਸ ਤਰ੍ਹਾਂ ਵੀ ਆਉਂਦਾ ਆਪਾਂ ਸਾਰੇ ਮਨ ਲਾ ਕੇ ਸੁਣੀਏ ਜੀ ਧਿਨ ਕੇ ਧੂਲ ਕੋ ਵੇਲਾ ਪਇਓ ਤਬ ਆਪ ਕਹਿੰਦੇ ਜਦੋਂ ਗੁੰਮਾਂ ਦਾ ਉਹ ਧੂੜ ਉੱਡਦੀ ਹੁੰਦੀ ਉਹ ਸ਼ਾਮ ਨੂੰ ਬਗਜਾ ਵਾਪਸ ਮੁੜਦਾ ਹੁੰਦਾ ਨਾ ਇਸ ਕਰਕੇ ਉਹਨੂੰ ਧਿਨ ਧੂਲ ਦਾ ਸਮਾਂ ਕਹਿੰਦੇ ਜਾਣੀ ਸ਼ਾਮ ਦਾ ਸਮਾਂ ਜਦੋਂ ਹੋਇਆ ਹੈ ਤਦੋਂ ਛੂਟਣ ਲੱਗੀ ਹੈ ਜ਼ੋਰ ਹਵਾਈ ਬੜੇ ਜ਼ੋਰ ਦੀ ਜਿਹੜੀਆਂ ਹਵਾਈਆਂ ਹਨ ਆਤਿਸ਼ਬਾਜ਼ੀਆਂ ਹਨ ਉਹ ਆਕਾਸ਼ ਵੱਜ ਨੂੰ ਛੁੱਟਣ ਲੱਗ ਪਈਆਂ ਚੱਲਣ ਲੱਗ ਪਈਆਂ ਆਤਿਸ਼ਬਾਜ਼ੀਆਂ ਮੰਗਲ ਕੀ ਸੁਧ ਦੇਨੇ ਕਹੇਤ ਕਹਿੰਦੇ ਵੀ ਗੁਰੂ ਨਾਨਕ ਸਾਹਿਬ ਜੀ ਦਾ ਹੁਣ ਵਿਵਾਹ ਹੋ ਰਿਹਾ ਇਹ ਮੰਗਲਾਚਾਰ ਖੁਸ਼ੀ ਦੀ ਜਿਹੜੀ ਖਬਰ ਸਾਰ ਦੇਣ ਵਾਸਤੇ ਮਨੋਪਤੀਆ ਸੁਰ ਲੋਕ ਪਠਾਈ, ਮਾਨੋ ਕਹਿੰਦੇ ਚਿੱਠੀਆਂ ਸਵਰਗ ਲੋਕ ਨੂੰ ਭੇਜੀਆਂ ਸੁਨੇਹੇ ਦਿੱਤੇ ਕਿ ਗੁਰੂ ਨਾਨਕ ਸਾਹਿਬ ਦਾ ਵਿਆਹ ਹੋ ਰਿਹਾ, ਵੀ ਦੇਵੀ ਦੇਵਤੇ ਤੁਸੀਂ ਵੀ ਆ ਕੇ ਦੇਖ ਲਓ, ਬਰਾਤ ਚੜ ਕੇ ਆ ਰਹੀ, ਮਹਾਰਾਜ ਜਾ ਰਹੇ ਆ ਵਿਆਹ ਕਰਾਉਣ। ਉਹ ਜਿਹੜੀਆਂ ਆਰ ਸਵਾਰੀਆਂ ਤਾਂ ਨੂੰ ਚਲਾਈਆਂ, ਮਾਨੋ ਕਹਿੰਦੇ ਸਵਰਗ ਲੋਕ ਨੂੰ ਉਹ ਗੰਢੇ ਹੀ ਭੇਜੀਆਂ, ਚਿੱਠੀਆਂ ਹੀ ਭੇਜੀਆਂ ਹਨ। ਬਾਜ ਮਤੰਗ ਉਤੰਗ ਬਰੂਦ ਕੇ, ਹੋਰ ਕਹਿੰਦੇ ਇਸੇ ਤਰ੍ਹਾਂ ਘੋੜੇ ਬਰੂਦ ਦੇ ਬਣਾਏ, ਉਹ ਪਟਾਕਿਆਂ ਦਾ ਨਾਂ ਲੈ ਲੈਂਦੇ, ਹਾਥੀ ਵੀ ਬਰੂਜਾ ਭਰ ਕੇ ਉਹ ਬਣਾਏ ਹੋਏ ਆ, ਘੋੜੇ ਵੀ ਬਣਾਏ ਹੋਏ ਆ ਬਰੂਜਾ ਭਰ ਕੇ, ਉੱਚੇ ਉੱਚੇ ਬਹੁਤੇ ਵੱਡੇ ਵੱਡੇ ਘੋੜੇ ਤੇ ਹਾਥੀ ਜੀ ਬਣਾਇਆ ਬਰੂਦ ਦੇ ਪਟਾਕੇ। ਚਾਰ ਮਤਾਬੀ ਛੁਟੈ ਫੁਲਵਾਈ, ਚਾਰ ਜਿਹੜੇ ਫਨੂਸ ਹਨ, ਮਤਾਬੀਆਂ ਹਨ, ਹੋਰ ਜਿਹੜੀਆਂ ਫੁੱਲ ਝੜੀਆਂ ਉਹ ਚੱਲ ਰਹੀਆਂ, ਜਾਂ ਫੁਲਵਾਈ ਛੋਟੀਆਂ ਜਿਹੜੀਆਂ ਕੋਈ ਆਤਿਸ਼ਬਾਜ਼ੀਆਂ, ਇੱਕ ਜ਼ਿਆਦਾ ਉੱਚੀਆਂ ਜਾਂਦੀਆਂ, ਉਹ ਇਸ ਤਰ੍ਹਾਂ ਉਹਨਾਂ ਨੂੰ ਹਵਾਈ ਕਿਹਾ, ਜਿਹੜੀਆਂ ਕੋਈ ਨੇੜੇ ਜੇ ਥੋੜ੍ਹੀ ਦੂਰ ਜਾਣ, ਥੋੜ੍ਹਾ ਪਟਾਕਾ ਜਾ ਪਾਉਣ, ਉਹਨਾਂ ਨੂੰ ਫੁਲਵਾਈ ਕਹਿ ਦਿੱਤਾ ਕਵੀ ਨੇ, ਜਾਂ ਫੁਲਵਾਈ ਦਾ ਹੁੰਦਾ ਫੁੱਲ ਝੜੀਆਂ, ਜਿਹੜੇ ਉਹ ਹੱਥ ਵਿੱਚ ਹੀ ਚਾਨਣ ਜਾ ਕਰਦੀਆਂ, ਇੱਕ ਤਾਂ ਉੱਪਰ ਜਾ ਕੇ ਕਾਸ਼ ਚਾਨਣ ਕਰਦੀਆਂ, ਇੱਕ ਹੱਥ ਵਿੱਚ ਉਹ ਫੜ ਕੇ ਉਹ ਜਦੋਂ ਉਹਨੂੰ ਅੱਗ ਜਿਹੀ ਲੱਗ ਜਾਂਦੀ ਹੈ, ਉਹਦੇ ਵਿੱਚੋਂ ਚੰਗਿਆੜੇ ਜਿਹੇ ਨਿਕਲਦੇ, ਚਿੱਟੇ ਚਿੱਟੇ ਰੰਗ, ਲਾਲ ਪੀਲੇ ਜਿਹੇ, ਉਹਨੂੰ ਫੁੱਲ ਝੜੀਆਂ ਵੀ ਕਹਿੰਦੇ, ਫੁਲਵਾਈਆਂ ਵੀ ਕਹਿ ਦਿੰਦੇ ਹਨ। ਇਸ ਤਰ੍ਹਾਂ ਮਤਾਬੀਆਂ ਜਿਹੀਆਂ ਹੁੰਦੀਆਂ, ਜਿਵੇਂ ਸਿੱਖਾਂ ਡੱਬੀ ਜਿਹੜੇ ਉਹਦੇ ਵਿੱਚੋਂ ਪਾਈ ਹੁੰਦੇ, ਉਹ ਵੀ ਇਸ ਤਰ੍ਹਾਂ ਉਹ ਥੋੜ੍ਹਾ ਚਿਰ ਰਹਿੰਦਾ ਉਹਨਾਂ ਦਾ ਚਾਨਣ, ਜਾਂ ਮਤਾਬ ਫੁੱਲ ਝੜੀਆਂ ਜ਼ਿਆਦਾ ਚੱਲ ਰਹੀਆਂ। ਇਸ ਤਰ੍ਹਾਂ ਕਹਿੰਦੇ ਜਿਹੜੀਆਂ ਫੁੱਲ ਝੜੀਆਂ ਚੱਲ ਰਹੀਆਂ ਹਨ, ਜਾਂ ਛੋਟੀਆਂ ਅਰਸ਼ਵਾਰੀਆਂ ਚੱਲ ਰਹੀਆਂ, ਮਦਾਪੀਆਂ ਛੁੱਟ ਰਹੀਆਂ, ਫਲੂਸ ਉੱਪਰ ਨੂੰ ਜਾ ਰਹੇ ਹਨ, ਅਜੇ ਉਹ ਪਤੰਗ ਜਿਹਾ ਹੁੰਦਾ ਉਹ, ਇਹ ਤਾਂ ਹੁੰਦਾ ਨਾ ਦੂਸਰਾ, ਇਸ ਤਰ੍ਹਾਂ ਇੱਕ ਗੋਲ ਜਿਹਾ ਹੁੰਦਾ ਉਹ ਬਣਾਇਆ ਹੁੰਦਾ, ਉਹਦੇ ਵਿੱਚ ਅੱਗੇ ਕੋਈ ਉਹ ਦੀਵਾ ਜਿਹਾ ਜਗਾ ਕੇ ਰੱਖ ਦਿੰਦੇ ਨੇ, ਅਤੇ ਉਹਦੇ ਉਹ ਜਿਹੜਾ ਗੈਸ ਜਿਹਾ ਹੈ ਉਹਦੇ ਨਾਲ ਫਿਰ ਉਹ ਉੱਪਰ ਨੂੰ ਉੱਡਿਆ ਜਾਂਦਾ ਹੁੰਦਾ, ਤਾਂ ਨੂੰ ਜਾਂਦਾ ਹੁੰਦਾ, ਉਹਨੂੰ ਚਾਰ ਵੀ ਕਹਿ ਦਿੰਦੇ, ਫਨੂਸ ਵੀ ਕਹਿ ਦਿੰਦੇ ਹਨ, ਜਿਵੇਂ ਬੁਲਬੁਲੇ ਜੇ ਤਾਂ ਨੂੰ ਜਾਂਦੇ ਨੇ, ਇਸ ਤਰ੍ਹਾਂ ਤਾਂ ਨੂੰ ਜਾਂਦਾ ਹੁੰਦਾ। ਇਸ ਤਰ੍ਹਾਂ ਕਹਿੰਦੇ ਫਨੂਸ ਉੱਡ ਰਹੇ ਆ, ਤਾਂ ਨੂੰ ਮਤਾਬੀਆਂ ਚੱਲਣੀਆਂ, ਫੁੱਲ ਝੜੀਆਂ ਜਾਂ ਅਰਸ਼ਵਾਰੀਆਂ ਚੱਲ ਰਹੀਆਂ ਹਨ। ਦੈਂਤਨ ਦੈਂਤ ਭਿਆਨਕ ਵੇਖ, ਗਰੂਰ ਜਾ ਭਰ ਭਰ ਕੇ ਦੈਂਤਣੀਆਂ ਬਣਾਈਆਂ, ਦੈਂਤ ਬਣਾਏ ਉਹਨਾਂ ਦਾ ਭਿਆਨਕ ਜਾ ਭੇਖ ਹੈ, ਡਰਾਉਣੇ ਜੇ ਉਹ ਪਟਾਕੇ ਹੈ ਦੇਵ ਦੈਂਤਣੀਆਂ ਵਾਲੇ। ਸੁਕੌਤਕ ਦੇਖ ਰਹੇ ਹਰ ਖਾਈ, ਜਦੋਂ ਕਹਿੰਦੇ ਉਹ ਚੱਲਦੇ ਆ ਨਾ ਪਟਾਕੇ ਜੇ ਦੈਂਤਣੀਆਂ ਵਾਲੇ, ਉਹਨੂੰ ਕਹਿੰਦੇ ਜਿਹੜੇ ਬਟਾਲੇ ਸ਼ਹਿਰ ਵਾਸੀ ਲੋਕ ਹੈ, ਉਹ ਕੌਤਕ ਜਾ ਦੇ ਕੇ ਸਾਰੇ ਖੁਸ਼ ਹੋ ਰਹੇ ਹਨ। ਮਾਨਵ ਮੂਲੇ ਨੇ ਏਕ ਪਠਾ, ਆਹ ਜਦੋਂ ਸ਼ਾਮ ਦਾ ਸਮਾਂ ਹੋਇਆ, ਅਰਸ਼ਵਾਰੀਆਂ ਚੱਲੀਆਂ, ਉਸੇ ਵੇਲੇ ਮੂਲ ਚੰਦ ਨੇ ਇੱਕ ਸਿਆਣਾ ਮਨੁੱਖ ਭੇਜਿਆ ਹੈ, ਹੂਤਨ ਕੇ ਤਿੰਨ ਜਾਏ ਸੁਣਾਵਾ, ਉਹਨੇ ਬੁਲਾਉਣ ਵਾਸਤੇ ਉਹਨੂੰ ਭੇਜਿਆ ਸੀ, ਤੇ ਉਹਨੇ ਜਾ ਸੁਣਾਇਆ ਹੈ। ਧਾਰੋ ਆਪ ਚੱਲੋ ਪਦ ਕੋ ਅਬ, ਕਾਲੂ ਤੇ ਪਰਮਾਨੰਦ ਨੂੰ ਕਿਹਾ ਵੀ ਬਰਾਤ ਸਾਹਿਬ ਆਪ ਚੱਲੋ ਜੀ, ਹੁਣ ਇਸ ਤਰ੍ਹਾਂ ਹੁਣ ਚਰਨ ਜਿਹੜਾ ਹੈ ਮੂਲ ਚੰਦ ਦੇ ਘਰ ਵੱਲ ਨੂੰ ਰੱਖੋ ਜੀ। ਕਾਲ ਭਇਓ ਹਿਤ ਲੇਵਨ ਲਾਵਾ, ਕਿਉਂਕਿ ਜਿਹੜਾ ਲਾਵਾ ਲੈਣ ਦਾ ਸਮਾਂ ਹੋਏ ਆਇਆ ਹੈ। ਯੋ ਸੁਨ ਡੰਕ ਨਿਸ਼ਾਨ ਲੱਗੇ ਧੁਨ, ਇਸ ਤਰ੍ਹਾਂ ਦੀ ਕਹਿੰਦੇ ਉਹ ਗੱਲ ਸੁਣ ਕੇ ਵੀ ਲਾਵਾ ਲੈਣ ਦਾ ਸਮਾਂ ਆ ਗਿਆ, ਘਰ ਵਿੱਚ ਆ ਜਾਓ ਚੱਲ ਕੇ ਸਾਰੇ। ਸਵੇੜੇ ਕਹਿੰਦੇ ਧੰਸਿਆਂ ਨਗਾਰਿਆਂ ਤੇ ਡੰਕਾਂ ਵੱਜੀਆਂ, ਚੋਬਾਂ ਮਾਰੀਆਂ ਹਨ। ਘੋਰ ਉੱਠੀ ਘਨ ਜਾਂ ਕਹਿਰਾਵਾ, ਘੋਰ ਉੱਠੀ ਬੜੀ ਕਹਿੰਦੇ ਗੰਭੀਰ ਜਿਹੜੀ ਹੈ ਗਹਿਰ ਗੰਭੀਰ ਧੁਨ ਆਵਾਜ਼ ਉੱਠੀ ਹੈ ਜਿਵੇਂ ਬਦਲੀ ਗੱਜ ਪਿਆ ਹੁੰਦਾ ਹੈ। ਆਨੰਦ ਕੋ ਔਰ ਧਾਰ ਤਬੈ ਉਸ ਵੇਲੇ ਜਿੰਨੇ ਬਰਾਤੀ ਹੈ ਸਾਰੇ ਹਿਰਦੇ ਵਿੱਚ ਆਨੰਦ ਧਾਰਦੇ ਹੋਏ ਗਮਨੇ ਮਿਲ ਸਾਜ ਸਮਾਜ ਸੁਹਾਵਾ ਆਪੋ ਵਿੱਚ ਹੀ ਮਿਲ ਮੁੜ ਕੇ ਚੱਲੇ ਹਨ ਤੇ ਬੜਾ ਸਾਜੋ ਸਮਾਨ ਤੇ ਬਰਾਤੀਆਂ ਦਾ ਕਟ ਸੋਭ ਨੀਕ ਹੋ ਰਿਹਾ ਸਜਦਾ ਵਜਦਾ ਹੋਇਆ। ਬੇਦੀ ਜੇ ਬ੍ਰਿੰਦ ਔ ਬੇਦੀ ਸ਼੍ਰੋਮਣ ਆਏ ਇਸ ਤਰ੍ਹਾਂ ਕਹਿੰਦੇ ਜਿਹੜੇ ਸਮੂਹ ਬੇਦੀ ਹਨ ਗੁਰੂ ਨਾਨਕ ਸਾਹਿਬ ਬੇਦੀ ਵੰਸ਼ ਵਿੱਚੋਂ ਸਨ ਇਸ ਕਰਕੇ ਜਿੰਨੇ ਬਰਾਤੀ ਸੀ ਉਹ ਵੀ ਬੇਦੀਆਂ ਦੀ ਵੰਸ਼ ਵਿੱਚੋਂ ਸੀ ਸੰਬੰਧੀ ਵਗੈਰਾ ਕਹਿੰਦੇ ਸਮੂਹ ਜਿਹੜੀ ਬੇਦੀ ਹਨ ਕਹਿੰਦੇ ਇਸੇ ਤਰ੍ਹਾਂ ਉਹਨਾਂ ਦੇ ਵਿੱਚ ਬੇਦੀਆਂ ਦੇ ਸ਼੍ਰੋਮਣੀ ਕੌਣ ਗੁਰੂ ਨਾਨਕ ਸਾਹਿਬ ਜੀ ਬੇਦੀਆਂ ਦੀ ਜਿਹੜੀ ਵੰਸ਼ ਦੇ ਬਰਾਤੀ ਉਹਨਾਂ ਵਿੱਚ ਬੇਦੀਆਂ ਦੇ ਸ਼੍ਰੋਮਣੀ ਮਹਾਨ ਗੁਰੂ ਨਾਨਕ ਸਾਹਿਬ ਜੀ ਉਹ ਲਾੜਾ ਰੂਪ ਵਿੱਚ ਸਜ ਰਹੇ ਹਨ। ਬੇਦੀ ਰਚੀ ਜਹ ਗੇ ਤੇ ਥਾਈ ਜਿੱਥੇ ਉਹ ਕਹਿੰਦੇ ਬੇਦੀ ਜੀ ਬਣਾਈ ਹੋਈ ਹੈ ਉੱਥੇ ਚਲੇ ਗਏ ਮੂਰਚੰਦ ਦੇ ਘਰ ਵਿੱਚ। ਪੁੰਜ ਜਹਾਂ ਦੇ ਜਰਾਜ ਬਿਰਾਜਤ ਮੂਰਚੰਦ ਦੇ ਘਰ ਦੇ ਵਿੱਚ ਜਿੱਥੇ ਹੋਰ ਮਾਂ ਜੀ ਬੈਠੇ ਹੈ ਹੋਰ ਸਭ ਰਿਸ਼ਤੇ ਬਾਰੇ ਬੈਠੇ ਉੱਥੇ ਬ੍ਰਾਹਮਣ ਵੀ ਬੜੇ ਸਜ ਵਜ ਰਹੇ ਹੈ। ਫਿਰ ਸਮਾਜ ਉੱਠੇ ਹਰ ਖਾਈ ਗੁਰੂ ਨਾਨਕ ਸਾਹਿਬ ਮਹਾਰਾਜ ਲਾੜਾ ਰੂਪ ਦੇ ਵਿੱਚ ਹੈ ਸਜੇ ਵਜੇ ਬਰਾਤ ਸਹਿਤ ਗਏ ਦੇ ਘਰ ਦੇ ਵਿੱਚ ਸਾਰੇ ਸਤਿਕਾਰ ਵਜੋਂ ਉੱਠ ਕੇ ਕਹਿੰਦੇ ਖੜਿਆ ਹੋ ਗਏ ਹਨ। ਦੇ ਮੁਖ ਆਸਿਖ ਕੋ ਸੁਖ ਪਾਏ ਸਾਰੇ ਆਸ਼ੀਰਵਾਦਾਂ ਮੁਖੋਂ ਦਿੰਦੇ ਹਨ ਤੇ ਸੁਖ ਪਾ ਰਹੇ ਹਨ। ਗਏ ਸਭ ਵੈਸ ਤਹਾਂ ਚਹੁਕਾਈ ਉਸ ਵੇਲੇ ਫਿਰ ਚਾਰ ਸਵੇਰੇ ਚਾਰੇ ਤਰਫੀ ਹੋ ਕੇ ਬੈਠ ਗਏ ਹਨ। ਵੇਦ ਕੇ ਮੰਤਰ ਉਚਾਰ ਤਬੈ ਸ਼ੁਭ ਜਿਹੜਾ ਵੇਦਾਂ ਦੇ ਵਿੱਚ ਮੰਤਰ ਜਾਂ ਲਿਖਿਆ ਉਹਨੂੰ ਤਦੋਂ ਉਚਾਰਨ ਕੀਤਾ ਗਿਆ ਹੈ। ਰੀਤ ਕਰੀ ਜਿਵ ਵੇਦ ਨ ਗਾਈ ਇਹ ਕਹਿੰਦੇ ਉਹ ਧਾਰਮਿਕ ਪੁਸਤਕ ਦੇ ਵਿੱਚ ਰੀਤੀ ਕਹੀ ਹੋਈ ਹੈ ਵੇਦ ਨੇ ਗਿਆਨਮਈ ਪੁਸਤਕ ਨੇ ਕਹੀ ਹੈ ਉਸ ਤਰ੍ਹਾਂ ਦੀ ਸੋਹਣੀ ਰੀਤੀ ਕੀਤੀ ਕਤਰੀ ਗਈ ਹੈ। ਇਸ ਤਰ੍ਹਾਂ ਭਾਈ ਸੁੰਦਰ ਸਿੰਘ ਜੀ ਜਿਨ੍ਹਾਂ ਨੇ ਦਸ ਗੁਰਜੋਤ ਪ੍ਰਕਾਸ਼ ਪੁਸਤਕ ਲਿਖੀ ਹੈ ਉਹਦੇ ਵਿੱਚ ਬਹੁਤ ਹੀ ਖੋਲ੍ਹ ਕੇ ਜਿਹੜਾ ਪ੍ਰਸੰਗ ਇਹ ਗੁਰੂ ਨਾਨਕ ਸਾਹਿਬ ਜੀ ਦਾ ਵਿਵਾਹ ਦਾ ਲਿਖਿਆ ਹੋਇਆ ਹੈ ਜਦੋਂ ਉਹ ਬ੍ਰਹਮਾ ਨੇ ਅੱਗ ਜੀ ਬਾਲੀ ਹੈ ਅਤੇ ਆਪ ਜੀ ਨੂੰ ਕਿਹਾ ਵੀ ਅੱਗ ਦੇ ਉਦਾਲੇ ਤੁਸੀਂ ਹੁਣ ਪਰਿਕਰਮਾ ਕਰੋ ਫੇਰੇ ਲਓ ਅਤੇ ਉਸ ਵੇਲੇ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਨਾ ਕਰ ਦਿੱਤੀ ਕਹਿੰਦੇ ਵੀ ਅੱਗ ਦੇਵਤਾ ਸਾਡਾ ਇਸ਼ਟ ਨਹੀਂ ਹੈ ਜਦੋਂ ਸਾਡਾ ਇਸ਼ਟ ਨਹੀਂ ਹੈ ਫਿਰ ਇਹਦੇ ਉਦਾਲੇ ਅਸੀਂ ਪਰਿਕਰਮਾ ਕਿਵੇਂ ਕਰੀਏ ਅਸੀਂ ਨਹੀਂ ਇਹ ਗੱਲ ਕਰਨੀ ਹੈ। ਇਸ ਤਰ੍ਹਾਂ ਫਿਰ ਕਹਿੰਦੇ ਉਹ ਗੋਸ਼ਟ ਚੱਲ ਪਈ ਚਰਚਾ ਚੱਲ ਪਈ ਜਿਹਦੇ ਵਿੱਚ ਜਿਹੜੇ ਮੂਲਚੰਦ ਦੇ ਚੋਣੇ ਖੱਤਰੀ ਸਨ ਉਹ ਵੀ ਆ ਕੇ ਚਰਚਾ ਵਿੱਚ ਇਕੱਠੇ ਹੋਏ। ਇੱਕ ਭੰਡਾਰੀਏ ਗੋਰ ਦੇ ਖੱਤਰੀ ਸੀ ਉਹ ਵੀ ਉਹ ਚਰਚਾ ਵਿੱਚ ਸ਼ਾਮਿਲ ਸਨ ਵਿੱਚ ਬ੍ਰਾਹਮਣ। ਇਸ ਤਰ੍ਹਾਂ ਜਦੋਂ ਉਹ ਚਰਚਾ ਚੱਲਦੀ ਰਹੀ ਅਤੇ ਜਿਹੜੇ ਚੋਣੇ ਗੋਰ ਦੇ ਖੱਤਰੀ ਹੈ ਉਹ ਕਹਿੰਦੇ ਵੀ ਅਸੀਂ ਤਾਂ ਫਿਰ ਇਹ ਰਿਸ਼ਤਾ ਨਹੀਂ ਦੇਣਾ ਲੜਕੀ ਨਹੀਂ ਵਿਆਹੁਣੀ ਹੈ। ਅਤੇ ਜਿਹੜੇ ਭੰਡਾਰੀ ਗੋਰ ਦੇ ਖੱਤਰੀ ਸੀ ਉਹ ਮਹਾਰਾਜ ਦੀ ਰੀਤੀ ਨੂੰ ਮੰਨ ਗਏ ਕਹਿੰਦੇ ਮਹਾਰਾਜ ਜਿਵੇਂ ਤੁਸੀਂ ਕਹੋਗੇ ਸਾਡੀ ਲੜਕੀ ਦਾ ਰਿਸ਼ਤਾ ਲਓ ਸਾਡਾ ਰਿਸ਼ਤਾ ਲਓ ਅਸੀਂ ਕਰਾਂਗੇ। ਜਦੋਂ ਉਹ ਭੰਡਾਰੀਏ ਗੋਦ ਦੇ ਫਿਰ ਖੜ ਗਏ ਇੱਕ ਪਾਸੇ ਧੜਾ ਬੰਨ ਕੇ ਫਿਰ ਇਹ ਚੋਣੇ ਗੋਦ ਦੇ ਵੀ ਨਿਮ ਗਏ ਚੋਗੇ ਕਹਿੰਦੇ ਚੰਗਾ ਜੀ ਜਿਵੇਂ ਮਰਜ਼ੀ ਕਰ ਲਓ ਮੈਂ ਕਰਨ ਨੂੰ ਤਿਆਰ ਹਾਂ ਅਸੀਂ। ਅਤੇ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਉਸ ਵੇਲੇ ਜਦੋਂ ਭੰਡਾਰੀਆਂ ਨੇ ਉਹ ਉੱਚੀ ਖੜ ਕੇ ਕਹਿ ਦਿੱਤਾ ਵੀ ਅਸੀਂ ਕਰਾਂਗੇ ਰਿਸ਼ਤਾ ਅਸੀਂ ਦੇਵਾਂਗੇ ਲੜਕੀ ਅਤੇ ਮਹਾਰਾਜ ਕਹਿੰਦੇ ਭੰਡਾਰੀਆ ਤੁਸੀਂ ਭਰੇ ਰਹੋਗੇ ਅਤੇ ਚੁਣਿਆਂ ਨੂੰ ਕਹਿੰਦਾ ਵੀ ਤੁਸੀਂ ਚੁਣੇ ਜਾਓਗੇ ਯਾਨੀ ਸਾਰੇ ਮਾਰੇ ਜਾਓਗੇ ਤੁਸੀਂ, ਫਿਰ ਜਦੋਂ ਇਹੋ ਜਿਹਾ ਬਚਨ ਹੋ ਗਿਆ ਫਿਰ ਇਹ ਡਰ ਗਏ ਸੀ। ਇਹ ਕਹਿੰਦੇ ਚੰਗਾ ਮਹਾਰਾਜ ਜਿਵੇਂ ਕਰਨਾ ਕਰ ਲਓ। ਫਿਰ ਉਸ ਵੇਲੇ ਜਿਹਨੇ ਹਰਦਿਆਲ ਨੇ ਮਹਾਰਾਜ ਨੂੰ ਜੰਜੂ ਪਾਉਣ ਦੀ ਰਸਮ ਜੀ ਕਰਨ ਲੱਗਿਆ ਸੀ ਮਹਾਰਾਜ, ਅਤੇ ਮਹਾਰਾਜ ਨੇ ਕਹਿੰਦੇ ਨਹੀਂ ਅਸੀਂ ਪਾਉਣਾ, ਸਾਨੂੰ ਅਸਲੀ ਗਿਆਨ ਦਾ ਜਨੇਊ ਜਾਂ ਅੰਦਰਲਾ ਜਿਹੜਾ ਜਿਹੜਾ ਜੀ ਦੇ ਨਾਲ ਜਾਵੇ ਜੰਜੂ ਉਹ ਦੇ, ਤਾਂ ਇੱਥੇ ਧਾਗਾ ਜਾਂ ਟੁੱਟ ਜਾਣਾ ਇਹਦਾ ਕੀ ਪਾਉਣਾ ਹੈ। ਕਿ ਜਿਹੜਾ ਨਾਲ ਜਾਵੇ ਉਹ ਜੇ ਤੇਰੇ ਕੋਲ ਹੈਗਾ। ਫਿਰ ਕਹਿੰਦਾ ਮਹਾਰਾਜ ਉਹ ਤਾਂ ਹੈ ਨਹੀਂ ਹੈ, ਉਹ ਹੁਣ ਤੁਸੀਂ ਦੱਸੋ। ਮਹਾਰਾਜ ਕਹਿੰਦੇ ਜਿਹੜਾ ਜੀਆਂ ਉੱਪਰ ਦਇਆ ਕਰਨੀ, ਗਰੀਬ ਗੁਰ ਦਇਆ ਕਰਨੀ, ਤਰਸ ਕਰਨੀ, ਇਹ ਕਪਾਹ ਹੋਣੀ ਚਾਹੀਏ। ਅਤੇ ਜੱਤ ਦਾ ਜਿਹੜਾ ਜੱਸਾ ਦੀਆਂ ਗੰਢਾਂ ਦੇਣਗੀਆਂ, ਇਹ ਦਇਆ ਕਪੂਰ ਦਿਓ ਇਸ ਤਰ੍ਹਾਂ ਵੀ ਇਹਦਾ ਜਦ ਗੰਢੀ ਸੱਤ ਵਟ, ਜਿਹੜਾ ਸੱਚ ਪ੍ਰਤੱਗੀ ਹੋਣਾ ਇਹ ਉਸ ਸੂਤ ਨੂੰ ਵਟ ਚਾਨਣਾ ਹੈ। ਇਹ ਜਨੇਊ ਜੀ ਕਾ, ਇਹ ਅੰਦਰਲਾ ਜਿਹੜਾ ਜੀ ਹੈ ਉਹਦੇ ਅੰਦਰ ਧਾਰਨ ਯੋਗ ਹੈ, ਜੇ ਹੈਗਾ ਤਾਂ ਦੇ। ਫਿਰ ਉਹ ਮਹਾਰਾਜ ਨੇ ਅਸਲੀ ਜਿਹੜਾ ਧਾਰਨ ਯੋਗ ਜਨੇਊ ਉਹਦਾ ਆਪਣੇ ਮੁਖਾਰ ਬਿੰਦ ਤੋਂ ਸਲੋਕ ਉਚਾਰਨ ਕਰਕੇ ਵੀ ਦੱਸਿਆ ਸੀ ਵੀ ਇਹ ਤੂੰ ਵੀ ਧਾਰਨ, ਇਹ ਤੂੰ ਵੀ ਗ੍ਰਹਿਣ ਕਰ ਲਓ, ਲੋਕ ਪ੍ਰਲੋਕ ਵਿੱਚ ਸਦਾ ਰਹੇਗਾ। ਫਿਰ ਇਹਦੇ 'ਤੇ ਮਿਹਰ ਹੋਈ ਸੀ, ਸਿਆਣਾ ਸੀ। ਫਿਰ ਇਹਨੂੰ ਇਹਨੇ ਕਿਹਾ ਕਿ ਮਹਾਰਾਜ ਜਿਵੇਂ ਤੁਸੀਂ ਕਹੋ, ਜਿਵੇਂ ਮਰਜ਼ਾਦਾ ਕਰਨੀ ਹੈ ਉਵੇਂ ਕਰ ਲਓ। ਮਹਾਰਾਜ ਕਹਿੰਦੇ ਵੀ ਸਾਡਾ ਇਸ਼ਟ ਹੈਗਾ ਅਕਾਲ ਪੁਰਖ, ਅਸੀਂ ਅਕਾਲ ਪੁਰਖ ਦੀਆਂ ਪ੍ਰਕਰਮਾਂ ਤਾਂ ਕਰ ਸਕਦੇ ਹਾਂ, ਅਗਲੇ ਉਦਾਲੇ ਨਹੀਂ। ਇਹ ਕਹਿੰਦਾ ਮਹਾਰਾਜ ਦੱਸੋ ਕਿਵੇਂ ਕਰਨੀ ਮਰਜ਼ਾਦਾ। ਮਹਾਰਾਜ ਕਹਿੰਦੇ ਇੱਕ ਕਾਗਜ਼ ਲਿਆਓ, ਸ਼ਾਹੀ ਲਿਆਓ, ਕਲਮ ਲਿਆਓ, ਇੱਕ ਸੋਹਣੀ ਚੌਂਕੀ ਲਿਆਓ। ਉਹ ਲਿਆਂਦੀ ਅਤੇ ਫਿਰ ਆਪ ਜੀ ਨੇ ਇੱਕ ਓਂਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿਪੰ ਗੁਰ ਪ੍ਰਸਾਦ ਜਪਾਲ ਸੱਚ ਜੁਗਾਲ ਸੱਚ ਹੈ ਪੀ ਸੱਚ ਨਾਨਕ ਹੋਸੀ ਪੀ ਸੱਚ। ਇਹ ਜਿਹੜਾ ਮੂਲ ਮੰਤਰ ਹੈ ਉਹ ਕਾਗਜ਼ ਉੱਪਰ ਲਿਖ ਕੇ ਜੋ ਚੌਂਕੀ ਉੱਪਰ ਸਤਿਕਾਰ ਨਾਲ ਸਜਾ ਕੇ ਫਿਰ ਉਹਦੇ ਇਰਦ ਗਿਰਦ ਆਪ ਜੀ ਨੇ ਲਾਵਾਂ ਲਈਆਂ ਸੀ, ਪਰਿਕਰਮਾ ਕੀਤੀਆਂ ਅਤੇ ਮੱਥਾ ਟੇਕਿਆ ਸੀ। ਅਤੇ ਉਸ ਵੇਲੇ ਜਿਹੜੇ ਬ੍ਰਾਹਮਣ ਲੋਕ ਸੀ ਉਹ ਜ਼ਿਆਦਾ ਗੁੱਸੇ ਹੋ ਗਏ ਸੀ, ਔਖੇ ਹੋ ਗਏ ਵੀ ਸਾਡਾ ਕਿਹਾ ਨਹੀਂ ਮੰਨਿਆ ਹੈ ਰਸਮੀ ਜੀ ਕਰਕੇ। ਅਤੇ ਉਹ ਜਿੱਥੇ ਉਹ ਕੰਧ ਸਾਹਿਬ ਗੁਰਦੁਆਰਾ ਹੈ ਇੱਥੇ ਦੇ ਇਹਨਾਂ ਨੂੰ ਬਿਠਾ ਦਿੱਤਾ ਹੈ। ਅਤੇ ਪਿਛਲੇ ਤਰਫ ਜੀ ਉਹ ਹੋ ਕੇ ਅਤੇ ਕੰਧ ਸਿੱਟਣ ਲੱਗ ਪਏ, ਕਹਿਣਗੇ ਵੀ ਇਹ ਮਸਤਾਨੇ ਦਵਾਨੇ ਸੀ ਕੰਧ ਹੇਠਾਂ ਆ ਕੇ ਡਿੱਗ ਮਰ ਗਏ। ਜੋ ਕਬਿਰਦ ਮਾਤਾ ਸੀ ਉਸਨੇ ਟੰਗ ਤਰੀਕੇ ਨਾਲ ਮਹਾਰਾਜ ਨੂੰ ਕਿਹਾ, ਕਹਿੰਦੇ ਹੈ ਬਾਲਕੇ ਸੋਹਣੇ ਸੁਨੱਖੇ, ਇੱਥੇ ਨਾ ਤੁਸੀਂ ਬੈਠੋ, ਇਹ ਕੰਧ ਤਾਂ ਡਿੱਗਣ ਵਾਲੀ ਹੈ। ਕਿਉਂਕਿ ਉਹ ਉਂਝ ਤਾਂ ਕਹਿ ਨਹੀਂ ਸਕਦੇ ਵੀ ਉਹ ਸਿੱਟਣ ਨੂੰ ਤਿਆਰ ਹੈ, ਤੱਕਦੇ ਹੈ। ਅਤੇ ਜਦੋਂ ਐਂ ਜਿਹਾ ਕਿਹਾ ਮਹਾਰਾਜ ਕਹਿੰਦੇ ਨਹੀਂ ਮਾਤਾ ਜੀ, ਇਹ ਤਾਂ ਕੰਧ ਚਾਰ ਯੁੱਗ ਨਹੀਂ ਡਿੱਗੂਗੀ, ਇਹ ਤਾਂ ਸਾਡੇ ਵਿਆਹ ਦੀ ਨਿਸ਼ਾਨੀ ਹੋਊਗੀ ਵੀ ਇੱਥੇ ਅਸੀਂ ਇਹਨਾਂ ਨੇ ਕਿਹਾ ਸੀ ਵੀ ਅਗਲੇ ਅਦਾਲੇ ਭਰਾਵਾਂ ਅਸੀਂ ਨਹੀਂ ਲਈਆਂ ਹਨ, ਅਤੇ ਨਿਸ਼ਾਨੀ ਰਹੂ ਸਾਡੇ ਵਿਆਹ ਦੀ, ਇਹ ਤਾਂ ਸਦਾ ਕਾਇਮ ਰਹੇਗੀ। ਉਹ ਮਹਾਰਾਜ ਦੇ ਬਰਰੂ ਬਚਨਾ ਕਰਕੇ ਹੁਣ ਤੱਕ ਉਹ ਕੰਧ ਮਹਾਰਾਜ ਵਿਆਹ ਦੀ ਨਿਸ਼ਾਨੀ ਖੜੋਤੀ ਹੈ। ਅਤੇ ਆਪ ਜੀ ਨੇ ਉਹ ਜਦੋਂ ਵਿਵਾਹ ਦੀ ਰੀਤੀ ਜੀ ਕੀਤੀ ਸੀ, ਮੱਥਾ ਟੇਕਿਆ ਸੀ, ਫਿਰ ਆਸਾ ਰਾਗ ਵਿੱਚ ਸ਼ਬਦ ਉਚਾਰਨ ਕੀਤਾ ਜਿਹਦੇ ਵਿੱਚੋਂ ਲਫ਼ਜ਼ ਆਉਂਦੇ, ਗੁਰੂ ਦੁਆਰਾ ਹਮਰਾ ਵਿਆਹ ਹੋ ਜੇ ਹੋਆ ਜਾਂ ਸਹੁ ਮਿਲਿਆ ਤਾਂ ਜਾਣੇ ਆ, ਵੀ ਗੁਰੂ ਦੁਆਰਾ ਗੁਰੂ ਦੇ ਰਾਹੀਂ ਇਹ ਸਾਡਾ ਵਿਵਾਹ ਹੋਇਆ, ਆਪੋ ਵਿੱਚ ਹੀ ਮੇਲ ਜੋਲ ਹੋਇਆ ਹੈ, ਜਦੋਂ ਮਾਲਕ ਮਿਲ ਗਿਆ ਤਾਂ ਇਹ ਸਾਰਾ ਕੁਝ ਜਾਣਿਆ ਹੈ, ਸਮਝਿਆ ਹੈ। ਸੋ ਇਸ ਤਰ੍ਹਾਂ ਜਾਣੀ ਦਸ ਗੁਰਜੋਤ ਪ੍ਰਕਾਸ਼ ਵਿੱਚ ਅਤੇ ਭਾਈ ਮਨੀਸ਼ ਸਿੰਘ ਜੀ ਜਿਨ੍ਹਾਂ ਨੇ ਗੁਰਦਾਸ ਭਾਈ ਗੁਰਦਾਸ ਦੀਆਂ ਬਾਰਾਂ ਦਾ ਜਿਹੜੀ ਸਿੱਖ ਰਤਨਾਵਲੀ ਜਿਸ ਵਿੱਚ ਸਿੱਖਾਂ ਦੇ ਨਾਂ ਦੇ ਉਹਦਾ ਟੀਕਾ ਕੀਤਾ ਹੈ, ਉਹਦੇ ਵਿੱਚ ਵੀ ਐਂ ਸਾਰਾ ਕੁਛ ਲਿਖਿਆ ਭਾਈ ਮਨੀਸ਼ ਸਿੰਘ ਜੀ ਨੇ, ਜਿਹੜੇ ਦਸ ਗੁਰਜੋਤ ਪ੍ਰਕਾਸ਼ ਵਿੱਚ ਲਿਖਿਆ ਹੈ। ਇੱਥੇ ਜਿਵੇਂ ਆ ਪ੍ਰਸੰਗ ਆਇਆ ਹੈ ਵੀ ਜਿਵੇਂ ਬ੍ਰਹਮਾ ਬ੍ਰਹਮਾ ਰੀਤ ਬ੍ਰਹਮ ਲੋਕ ਰੀਤੀ ਕਰਦੇ ਅਗਦੇ ਅਦਾਲਾ ਪ੍ਰਕਰਮਾ ਕਰਾਉਂਦੇ ਸਨ ਵੀ ਉਵੇਂ ਮਹਾਰਾਜ ਨੇ ਕੀਤੀ, ਪਰ ਉਹ ਜਿਹੜਾ ਕੰਧ ਸਾਹਿਬ ਗੁਰਦੁਆਰਾ ਹੈ ਉਹ ਨਿਸ਼ਾਨੀ ਵਜੋਂ ਉੱਥੇ ਬੜਾ ਗਵਾਹੀ ਦਿੰਦਾ ਹੈ, ਉੱਥੇ ਸਾਰਾ ਪ੍ਰਸੰਗ ਵੀ ਲਿਖਿਆ ਹੈ। ਇਸ ਕਰਕੇ ਵੀ ਇਹ ਮਹਾਰਾਜ ਨੇ ਆ ਨਹੀਂ ਮੰਨਣਾ ਸੀ ਅਤੇ ਉਹ ਬ੍ਰਹਮਣ ਲੋਕ ਈਰਕ ਔਖੇ ਹੋਏ ਅਤੇ ਉਹ ਕੰਧ ਸੁੱਟ ਕੇ ਮਾਰਿਆ ਚਾਹੁੰਦੇ ਸੀ। ਬਾਕੀ ਆ ਵੀ ਗੁਰੂ ਮਹਾਰਾਜ ਨੇ ਉਸ ਵੇਲੇ ਮੂਲ ਮੰਤਰ ਦੇ ਅਰਧ ਗਿਰਧ ਪ੍ਰਕਰਮਾ ਕੀਤੀਆਂ ਸੀ। ਹੁਣ ਸਾਡਾ ਇਸ਼ਟ ਹੈ ਸਿੱਖਾਂ ਦਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ, ਜਿੱਥੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਹੁਣ ਇਸ਼ਟ, ਉੱਥੇ ਫਿਰ ਅੱਗ ਦੀ ਤਾਂ ਲੋੜ ਨਹੀਂ ਰਹਿੰਦੀ ਹੈ। ਇਸੇ ਕਰਕੇ ਰਾਗੀ ਸਾਹਿਬਾਨ ਜਦੋਂ ਇਹ ਲਾਵਾਂ ਦੀ ਰਸਮ ਦੀ ਸ਼ੁਰੂ ਕਰਨ ਤੋਂ ਪਹਿਲਾਂ ਆ ਇੱਕ ਕੀਰਤਨ ਕਰਦੇ, ਕੀਤਾ ਲੋੜੀਏ ਕੰਮ ਸੁਹਰ ਪੈ ਆਖੀਏ, ਕਾਰਜ ਦੇ ਸਵਾਲ ਸਤਿਗੁਰ ਸੱਚ ਸਾਖੀ ਹੈ, ਇਹ ਪਰਮੇਸ਼ਰ ਤੂੰ ਇਹ ਸਾਡਾ ਕਾਰਜ ਜਿਹੜਾ ਅਸੀਂ ਪ੍ਰਾਰੰਭ ਕਰ ਰਹੇ ਹਾਂ ਤੁਸੀਂ ਸਵਾਲ ਦਿਓ, ਇਹਦੇ ਵਿੱਚ ਸਤਿਗੁਰੂ ਸਾਖੀ ਹੈ, ਸਤਿਗੁਰੂ ਅਗਵਾਹ ਹੈ। ਹੁਣ ਜਿੱਥੇ ਸਤਿਗੁਰੂ ਅਗਵਾਹ ਹੋਣ ਉੱਥੇ ਅੱਗ ਦੀ ਅਗਵਾਹ ਦੀ ਗਵਾਹੀ ਦੀ ਕੀ ਲੋੜ ਹੈ? ਇਹ ਤਾਂ ਦੇਵਤੇ ਹੈ, ਸਤਿਗੁਰੂ ਪਰਮੇਸ਼ਰ ਰੂਪ ਹੈ। ਇਸ ਕਰਕੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਹਜ਼ੂਰੀ ਵਿੱਚ ਹੀ ਇਹ ਸਾਰੀ ਰਸਮ ਕਰਨੀ ਚਾਹੀਏ ਗੁਰਸਿੱਖਾਂ ਨੂੰ। ਮਹਾਰਾਜ ਨੇ ਉਸ ਵੇਲੇ ਮੂਲ ਮੰਤਰ ਦੀਆਂ ਪ੍ਰਕਰਮਾ ਕਰਕੇ ਅਗਨੀ ਦੇ ਉਲਾਲੇ ਪਰ ਨਹੀਂ ਫੇਰੇ ਲਏ ਸੀ, ਇਹਦੇ ਲਏ। ਇਸ ਕਰਕੇ ਕਈ ਲੋਕ ਅਜੇ ਵੀ ਇਹ ਕੁਰੀਤੀ ਦੇ ਵਿੱਚ ਕਰਦੇ ਵੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਕਰਦੇ ਤਾਂ ਲਾਵਾਂ ਅਤੇ ਨਾਲ ਅੱਗ ਵੀ ਉੱਥੇ ਬਾਲ ਲੈਂਦੇ ਆ, ਜਿਵੇਂ ਕੂਕੇ ਨਾਮ ਧਰ ਕੇ ਇਹ ਗੁਰੂ ਗ੍ਰੰਥ ਸਾਹਿਬ ਦੇ ਅੱਗੇ ਜੇ ਉਹ ਅੱਗ ਜੀ ਬਾਲ ਕੇ ਨਾਲ ਮਹਾਰਾਜ ਦੀਆਂ ਪ੍ਰਕਰਮਾ ਕਰਾਉਂਦੇ, ਨਾਲ ਇਹਦੀਆਂ ਕਰਾਈ ਜਾਂਦੇ। ਪਰ ਮਹਾਰਾਜ ਨੇ ਇਹ ਮਰਜ਼ਾਦਾ ਜਿਹੜੀ ਸੀ ਆਪਣੇ ਸਮੇਂ ਹੀ ਬੰਦ ਕਰ ਦਿੱਤੀ ਵੀ ਸਿੱਖ ਨੇ ਅਕਾਲ ਦੀ ਉਪਾਸ਼ਨਾ ਕਰਨੀ, ਅਕਾਲ ਦੀਆਂ ਪ੍ਰਕਰਮਾ ਕਰਨੀਆਂ ਹਨ। ਸੋ ਇਸ ਕਰਕੇ ਗੁਰੂ ਕੇ ਸਿੱਖ ਸਤਿਗੁਰੂ ਨੂੰ ਸਾਖੀ ਬਣਾ ਕੇ ਗੁਰੂ ਗ੍ਰੰਥ ਸਾਹਿਬ ਦੀਆਂ ਪ੍ਰਕਰਮਾ ਕਰਕੇ ਮਰਜ਼ਾਦਾ ਕਰਦੇ ਤੇ ਇਹੀ ਗੁਰਮਤ ਹੈ। ਰੋ ਵਿਚਾਰ ਦੋਹਰਾ ਅੰਦਰ ਸੁੰਦਰ ਸਦਨ ਤੇ ਕਹਿੰਦੇ ਉਸ ਵੇਲੇ ਜਦੋਂ ਮਹਾਰਾਜ ਉਹ ਜਾ ਬੈਠੇ ਹਨ ਘਰ ਦੇ ਅੰਦਰ ਜੋ ਬਹੁਤ ਸੁੰਦਰ ਬਣਿਆ ਉਸਦੇ ਅੰਦਰੋਂ ਲਿਆਏ ਮੋਦ ਬੁਲੰਦ ਕਹਿੰਦੇ ਖੁਸ਼ੀ ਦੇ ਨਾਲ ਸਜਾ ਵਜਾ ਕੇ ਲੈ ਆਏ ਹਨ ਲਖਮੀ ਰੂਪ ਸੁਲੱਖਣੀ ਕਹਿੰਦੇ ਜਿਹੜੀ ਬੀਬੀ ਸੁਲੱਖਣੀ ਆ ਮਾਨੋ ਲਕਸ਼ਮੀ ਦਾ ਰੂਪ ਹੈ, ਭਗਵਾਨ ਵਿਸ਼ਨੂੰ ਦੇ ਘਰਵਾੜੀ ਜਿਵੇਂ ਲਕਸ਼ਮੀ ਉਸਦਾ ਰੂਪ ਹੀ ਹੈ ਸੁਲੱਖਣੀ ਜੀ। ਢਿਗ ਸ੍ਰੀ ਨਾਨਕ ਚੰਦ ਨਾਨਕ ਸਾਹਿਬ ਮਹਾਰਾਜ ਜਿੱਥੇ ਬੈਠੇ ਉੱਥੇ ਨੇੜੇ ਲੈ ਆਏ ਹਨ ਚਿੱਤਰ ਪਦ ਛੰਦ ਪੰਕਜ ਨੈਣ ਬਨੇ ਦਿਸ਼ ਦਾਹਨ ਸਵੇਰੇ ਕਹਿੰਦੇ ਜਿਹੜੇ ਕਵਲ ਵਰਗੇ ਨੇਤਰਾਂ ਵਾਲੇ ਸਤਿਗੁਰੂ ਸੱਜੇ ਤਰਫ ਬੈਠੇ ਹੋਏ ਆ ਸਜ ਰਹੇ ਹਨ ਸ੍ਰੀ ਮਹਿਲਾ ਕੀ ਭਾਮਜੇ ਅੰਗਾ ਸਵਾਏ ਮਾਨ ਗੁਰੂ ਕੇ ਮਹਿਲ ਸੁਲੱਖਣੀ ਜੀ ਹੈ ਉਹਨਾਂ ਨੂੰ ਖੱਬੇ ਤਰਸ ਕਹਿੰਦੇ ਸਜਾ ਦਿੱਤਾ ਬਿਠਾ ਦਿੱਤਾ ਹੈ ਦੀਪਤ ਕੀਨ ਹੁਤਾਸਨ ਕੋ ਇਸ ਤਰ੍ਹਾਂ ਕਹਿੰਦੇ ਉਹ ਜਿਹੜਾ ਬ੍ਰਹਮਣ ਉਸਨੇ ਅਗਨੀ ਨੂੰ ਪ੍ਰਕਾਸ਼ ਕੀਤਾ ਹੈ ਤਿਜ ਪੂਜ ਵਿਨਾਇਕ ਚੰਦਨ ਸੰਗਾ ਇਸ ਤਰ੍ਹਾਂ ਬ੍ਰਹਮਣ ਨੇ ਚੰਦਨ ਦੇ ਨਾਲ ਜੋ ਵਿਨਾਇਕ ਗੁਰੂ ਮਹਾਰਾਜ ਉਹਨਾਂ ਦਾ ਪੂਜਨ ਕੀਤਾ ਹੈ। ਧਾਰ ਸ਼ਰੋ ਵਿਖੈ ਸਰਫੀ ਮਦ, ਇਸ ਤਰ੍ਹਾਂ ਕਹਿੰਦੇ ਹੱਥ ਵਿੱਚ ਚਮਚਾ ਜਿਹਾ ਲੈ ਕੇ ਉਹਦੇ ਵਿੱਚ ਭਾਵ ਘਿਓ ਵਗੈਰਾ ਪਾ ਕੇ, ਪਾਵਕ ਪਾਵਤ ਜੋਤ ਅਭੰਗਾ, ਅੱਗ ਵਿੱਚ ਪਾਈ ਜਾਂਦਾ ਇੱਕ ਰਸ ਰੋਸ਼ਨੀ ਵਾਸਤੇ, ਲੇ ਪਵਾਰ ਫਿਰੇ ਵਰ ਚਾਰ, ਇਸ ਤਰ੍ਹਾਂ ਕਹਿੰਦੇ ਉਹ ਚਾਰ ਵਾਰੀ ਫਿਰੇ ਹਨ ਲਾਵਾਂ ਲੈਣ ਲਈ, ਸੁਹਾਵਤ ਜੋ ਰਤ ਸੰਗ ਅਨੰਗਾ, ਇਸ ਤਰ੍ਹਾਂ ਕਹਿੰਦੇ ਸਹੁਰੇ ਸਜਰੇ ਹੈ ਜਿਵੇਂ ਰਤੀ ਦੇ ਨਾਲ ਕਾਮ ਸੋ ਫਿਰ ਰਿਹਾ ਹੋਵੇ, ਪਰਿਕਰਮਾ ਕਰਦਾ ਵਿਆਹ ਕਰਾਉਂਦਾ ਹੋਇਆ। ਛਪੈ ਇਤ ਪ੍ਰੋਧਾ ਹਰ ਦਿਆਲ, ਬਹੁਰ ਮੂਲੇ ਕੇ ਪ੍ਰੋਧਾ, ਧਰਤਾ ਕਹਿੰਦੇ ਹਰਦਿਆਲ ਪ੍ਰੋਹਤ ਹੈ, ਉਧਰ ਮੂਲ ਚੰਦਾ ਪ੍ਰੋਹਤ ਹੈ, ਪਟ ਹੈ ਸਾਖੋ ਚਾਰ, ਗੋਤਰ ਆਦਰਿਕ ਕਰ ਸੋਧਾ, ਜਿਵੇਂ ਗੋਤ ਹੈ ਇਧਰਲੇ ਪਾਸੇ ਦਾ, ਉੱਧਰ ਵਾਲਿਆਂ ਦਾ ਜਿਹੜਾ ਕੋਈ ਗੋਤ ਹੈ ਇਸ ਪਾਸੇ ਦਾ, ਉਹ ਸਾਖੋ ਚਾਰ, ਜਿਵੇਂ ਵੇਦ ਵਿੱਚ ਕਹਿੰਦੇ ਉਹ ਚਾਰ, ਜਾਣੀ ਬੰਸਾਵਲੀ ਲਿਖੀ ਹੈ ਗੋਤ ਲਿਖਿਆ ਹੈ, ਉਹ ਬੇਦੀਆਂ ਦੀ ਬੰਸ ਦਾ ਜਿਹੜਾ ਗੋਤ ਹੈ ਇਸ ਪਾਸੇ ਤੋਂ ਉਹ ਹਰਦਿਆਲ ਪੜੀ ਜਾ ਰਿਹਾ ਹੈ। ਉਤ ਕਹਿ ਚੋਣਾ ਗੋਤ ਰੀਤ ਜੋ ਨੀਕ ਸੁਹਾਈ, ਸਾਖੋ ਨਾ ਵੇਦ ਦਾ ਹੁੰਦਾ ਹੈ, ਜਾਣੀ ਬੇਦੀਆਂ ਦੀ ਬੰਸ ਦਾ ਜਿਹੜਾ ਗੋਤ ਹੈ ਉਹਨੂੰ ਚਾਰ ਕੀ ਉਚਾਰ ਰਿਹਾ ਹੈ ਹਰਦਿਆਲ, ਇਧਰਲੇ ਪਾਸੇ ਇਸ ਪਾਸੇ, ਇੰਦਰਕ ਦਾ ਇਸ ਪਾਸੇ ਤੋਂ, ਇੰਦਰਕ ਦਾ ਅਰਥ ਜੋਤਿਸ਼ ਵੀ ਹੁੰਦਾ ਹੈ, ਜੋ ਜੋਰਸ ਅਨੁਸਾਰ ਕਹਿੰਦੇ ਇਸ ਤਰ੍ਹਾਂ ਜਿਹੜਾ ਗੋਤਰਾ ਹੈ ਗੋਤ ਹੈ ਉਸਨੂੰ ਸੋਹਣੇ ਢੰਗ ਨਾਲ ਉਹ ਬੇਦੀਆਂ ਦਾ ਵੰਸ ਜੀ ਹੈ ਜੋ ਹੈ ਉਸਨੂੰ ਕਹਿੰਦੇ ਉਗਾਹੀ ਅਨੁਸਾਰ ਦੇ ਕੇ ਵੀ ਫਲਾਨੇ ਤੋਂ ਫਲਾਨੇ ਦੀ ਬੱਸ ਚੱਲੀ, ਫਲਾਨੇ ਤੋਂ ਫਲਾਨਾ ਚੱਲਿਆ, ਇਸ ਤਰ੍ਹਾਂ ਗਾਹੀਆਂ ਦੇ ਕੇ ਉਹ ਗੋਤਰ ਗੋਤ ਜਿਹੜਾ ਉਹ ਚੱਲ ਰਿਹਾ ਹਰਦਿਆਲਪੁਰ, ਇੱਧਰ ਜਿਹੜਾ ਮੂਲ ਚੰਦਾ ਹੈ ਉਹ ਝੋਣਾ ਗੋਤ ਹੈ ਉਹ ਕਹਿ ਰਿਹਾ ਹੈ। ਸੁਨਕਾਰ ਸੁਨਕਾਰ ਨਰ ਤੇ ਕਾਲ ਰਹੇ ਹਿਰਦੈ ਹਰ ਖਾਈ, ਉਹਨੀ ਰੀਤੀ ਨਾਲ ਕਹਿੰਦੇ ਉਹ ਸੁਣਾ ਰਿਹਾ ਹੈ, ਸੁਣ ਕੇ ਉਸ ਵਿੱਚ ਸਾਰੇ ਖੁਸ਼ ਹੋ ਰਹੇ ਹਿਰਦਿਆਂ ਵਿੱਚ, ਸਭ ਲੋਕਿਕ ਵੈਦਿਕ ਵਿਦ ਕਰੀ ਜਾਂ ਜਾਂ ਦਿਜਨ ਰਜਾਏ ਦੀਏ, ਸਾਰੇ ਸਾਰੀ ਜਿਹੜੀ ਲੋਕਿਕ ਰੀਤੀ ਹੈ ਉਹ ਧਾਰਮਿਕ ਪੁਸਤਕਾਂ ਵਿੱਚ ਲਿਖੀ ਵਿਧੀ ਹੈ ਉਹ ਕੀਤੀ ਹੈ, ਜਿਵੇਂ ਜਿਵੇਂ ਸਿਆਣਿਆਂ ਨੇ ਕਹਿੰਦੇ ਆਗਿਆ ਕੀਤੀ। ਵਿਪਾਨ ਗ੍ਰਹਿਣ ਕੀ ਦਾਨ ਦੀਏ, ਸਵਸਤ ਬੋਲ ਵਾਰ ਵਿਪਰ ਲੀਏ, ਇਸ ਤਰ੍ਹਾਂ ਕਹਿੰਦੇ ਵਿਵਾਹ ਕੀਤਾ ਫਿਰ ਦਾਨ ਦਿੱਤਾ ਹੈ, ਬ੍ਰਾਹਮਣਾਂ ਨੇ ਕਹਿੰਦੇ ਸ੍ਰੇਸ਼ਟ ਜਿਹੜੇ ਬਚਨ ਬੋਲ ਬੋਲ ਕੇ ਬਿਮਾਰਾ ਆਪ ਜੀ ਦੀ ਸਵਸਥ ਹੋਵੇ, ਆਪ ਜੀ ਦੀ ਕਲਿਆਣ ਹੋਵੇ, ਖੈਰ ਸੁੱਖ ਹੋਵੇ, ਜਾਂ ਸਵਸਥ ਆਸ਼ੀਰਵਾਦ ਦੇ ਬਚਨ ਬੋਲ ਕੇ ਬ੍ਰਹਮਣਾ ਨੇ ਮਾਇਆ ਲੈ ਲਈ। ਅੜਿਲ ਲੈ ਲਾਵਾਂ ਤੇ ਥਾਨ ਗਏ ਪੁਨ ਸਿਵਰ ਮੈਂ, ਲਾਵਾਂ ਲੈ ਕੇ ਫਿਰ ਜਿੱਥੇ ਉਹ ਜੰਜ ਘਰ ਡੇਰਾ ਉੱਥੇ ਚਲੇ ਗਏ ਹਨ, ਬਸੀ ਗੁੜਾਕਾ ਭਏ ਆਨ ਨਿਜ ਠਵਰ ਮੈਂ, ਇਸ ਤਰ੍ਹਾਂ ਕਹਿੰਦੇ ਫਿਰ ਉਹ ਰਾਤ ਰਹਿੰਦੀ ਹੈ ਤੇ ਨੀਂਦ ਦੇ ਵੱਸ ਹੋ ਗਏ ਹਨ, ਇਸ ਤਰ੍ਹਾਂ ਸਾਰੇ ਆਪਣੇ ਥਾਵਾਂ ਤੇ ਸੌਂ ਗਏ ਹਨ। ਤਿਮਰ ਤਰਜਾਮਾ ਛਾਏ ਅਗੇ ਅਗਿਆਨ ਜਿਉਂ, ਜਿਹੜਾ ਰਾਤ ਨੂੰ ਤਿਮਰ ਕੇ ਹਨੇਰਾ ਛਾਇਆ ਹੋਇਆ ਫੈਲਿਆ ਹੋਇਆ, ਜਿਸ ਤਰ੍ਹਾਂ ਗਿਆਨੀ ਦੇ ਹਿਰਦੇ ਵਿੱਚ ਕਹਿੰਦੇ ਅਗਿਆਨ ਦਾ ਹਨੇਰਾ ਛਾਇਆ ਹੁੰਦਾ ਹੈ, ਹੋ ਵਿਸ਼ੈ ਮਨੋਰਥ ਅਨਕਸ ਉਡਗਨ ਚਮਕ ਤੇ, ਆਕਾਸ਼ ਵਿੱਚ ਤਾਰਿਆਂ ਦੀ ਰਾਤ ਨੂੰ ਇਉਂ ਚਮਕ ਹੋਇਆ, ਜਿਵੇਂ ਅਗਿਆਨੀ ਦੇ ਹਿਰਦੇ ਵਿੱਚ ਕਹਿੰਦੇ ਬੜੇ ਤਰ੍ਹਾਂ ਤਰ੍ਹਾਂ ਦੇ ਵਿਸ਼ਿਆਂ ਦੇ ਫੁਰਨੇ ਉੱਠਦੇ ਹੁੰਦੇ ਹਨ। ਕਬਿਤ ਭਇਓ ਅਰਨੁੰਦ ਅਰ ਚੂੜ ਬੋਲੇ ਰਾਵ ਖਰੇ, ਜਦੋਂ ਸੂਰਜ ਚੜ੍ਹਨ ਦਾ ਸਮਾਂ ਹੋ ਗਿਆ, ਸਵੇਰ ਦਾ ਸਮਾਂ ਹੋ ਗਿਆ, ਉਸ ਵੇਲੇ ਜਿਹੜੇ ਕੁੱਕੜ ਹੈ ਕਹਿੰਦੇ ਉੱਚੀ ਦੇਖ ਕੇ ਬੁੱਲੇ ਹਨ, ਉਹਨਾਂ ਨੇ ਆਵਾਜ਼ਾਂ ਦਿੱਤੀਆਂ ਹਨ, ਖਿਰੇ ਅਰ ਬਿੰਦ ਪਰ ਸਾਰੰਗ ਸੋ ਡੁੱਲ ਹੀ, ਜਿਹੜੇ ਕਵਲ ਹੈ ਉਹ ਖਿੜ ਗਏ ਉਹਨਾਂ ਉੱਪਰ, ਜੇ ਰੰਕੀਏ ਭੋਰੇ ਢੋਲ ਰਹੇ ਆ ਘੁੰਮ ਰਹੇ ਹਨ। ਪ੍ਰਾਚੀ ਪੀਏ ਰਾਨੀ ਚਾਰੂ ਚਟਕਾ ਚੁਚਾਨੀ। ਹਾਂ, ਜਿਹੜੀ ਚੜ੍ਹਦੀ ਤਰਫ ਹੈ ਉਧਰ ਪੀੜੀ ਹੋ ਗਈ ਹੈ, ਚੜ੍ਹਦੀ ਤਰਫ ਪੀੜੀ ਪੈ ਗਈ, ਲਾਲੀ ਜੀ ਹੋ ਗਈ ਹੈ। ਸੋਹਣੀਆਂ ਜਿਹੜੀਆਂ ਚਿੜੀਆਂ ਚਿੜੀਆਂ ਹਨ ਚੁੱਕਣ ਲੱਗੀਆਂ, ਬੋਲਣ ਲੱਗੀਆਂ ਹਨ। ਬਾਨੀ ਚੱਕਰ ਵਾਕ ਮਿਲੇ ਬੋਲ ਬੋਲ ਬੋਲ ਬੋਲ ਕੈ ਕਲੋਲ ਹੀ। ਇਸ ਤਰ੍ਹਾਂ ਜਿਹੜੇ ਚੱਕਰ ਵਾਕ ਚੱਕਵੀ ਚੱਕਵਾ ਮਿਲੇ ਉਹ ਬੋਲ ਰਹੇ ਹੈ, ਅਮੋਲ ਕੀ ਕਲੋਲਾਂ ਕਰ ਰਹੇ ਹੈ ਤੇ ਆਵਾਜ਼ਾਂ ਕਰ ਰਹੇ ਬੋਲ ਰਹੇ ਹਨ। ਭਜ ਦੂਤ ਚੋਰ ਪੋਰ ਗ੍ਰਾਮਨ ਕਛੋਰ ਸ਼ੋਰ। ਸੋਰ ਚੜ ਗਿਆ ਸ਼ਹਿਰਾਂ ਦੇ ਗ੍ਰਾਮਾਂ ਪਿੰਡਾਂ ਦੇ ਜਿਹੜੇ ਚੋਰ ਹੈ ਔਰ ਜਿਹੜੇ ਦੂਤ ਹੈ ਹਲਕਾਰੇ ਚਿੱਠੀਆਂ ਵਾਲੇ ਹਨ ਉਹ ਭੱਜੇ ਹਨ, ਦੌੜੇ ਹਨ, ਆਪੋ ਆਪਣਾ ਥਾਂ ਛੱਡ ਕੇ ਸ਼ਹਿਰਾਂ ਪਿੰਡਾਂ ਨੂੰ। ਭਾਨਕਾਰ ਦੌਰੀ ਗੈਨ ਸੰਖ ਮੁਖ ਬੋਲ ਹੀ। ਇਸ ਤਰ੍ਹਾਂ ਸੂਰਜ ਦੀਆਂ ਜਿਹੜੀਆਂ ਕਿਰਨਾਂ ਹਨ ਉਹ ਆਕਾਸ਼ ਵੱਲ ਨੂੰ ਦੌੜੀਆਂ ਹਨ, ਭਾਵ ਸੂਰਜ ਦੀਆਂ ਕਿਰਨਾਂ ਆਕਾਸ਼ ਵੱਲ ਫੈਲੀਆਂ ਹਨ ਤੇ ਉਸੇ ਵੇਲੇ ਮੂੰਹ ਵਿੱਚ ਜਿਹੜੇ ਸੰਖ ਜੇ ਲੈ ਕੇ ਉਹ ਉਹਨਾਂ ਨੂੰ ਬੁਲਾਉਣ ਲੱਗੇ, ਸੰਖ ਵਜਾਉਣ ਲੱਗ ਪਏ ਹਨ। ਉਡਗਨ ਸਨ ਜਿਉ ਤਿਮਰ ਨਿਧਨ ਕਨ। ਆ ਤਾਰਿਆਂ ਦੇ ਸਵੇਰ ਜਿਹੜਾ ਕਹਿੰਦੇ ਕਣਕੀਏ ਬਹੁਤ ਸੰਘਣਾ ਹਨੇਰਾ ਸੀ, ਉਹ ਨਿਰਧਨ ਹੋ ਗਿਆ, ਜਾਣੀ ਨਾਸ ਹੋ ਗਿਆ, ਚਲਿਆ ਗਿਆ। ਗਿਆਨ ਜੈਸੇ ਮੋਹ ਹੁਸੈਨ ਹਨੈ ਝੱਕ ਝੋਲ ਹੀ। ਜਿਵੇਂ ਕਹਿੰਦੇ ਜਿਹੜਾ ਗਿਆਨ ਆਪਣੀ ਜਿਹੜੀ ਮੋਹ ਦੀ ਸੈਨਾ ਹੈ ਉਹਨੂੰ ਬੜਾ ਚਕਚੋਲ ਕੀ ਪੁਟਕਾ ਪੁਟਕਾ ਕੇ ਮਾਰ ਦਿੰਦਾ, ਨਾਸ ਕਰ ਦਿੰਦਾ ਹੁੰਦਾ। ਸੋਰ ਠਾ ਨਿੰਦਰਾ ਤਜੀ ਦਯਾਰ। ਇਧਰ ਦਿਆਲੂ ਕਿਰਪਾਲੂ ਗੁਰੂ ਨਾਨਕ ਸਾਹਿਬ ਜੀ ਨੇ ਨੀਂਦ ਛੱਡ ਦਿੱਤੀ ਹੈ। ਜੋ ਗਿਆਨੀ ਹਿਤ ਅੰਗਨਾ। ਇਸ ਤਰ੍ਹਾਂ ਕਹਿੰਦੇ ਗਿਆਨਵਾਨ ਪੁਰਸ਼ ਉਹ ਤ੍ਰੀਮਤ ਦੇ ਨਾਲ ਹਿਤ ਕਰਨਾ ਮੋਹ ਕਰਨਾ ਛੱਡ ਦਿੰਦਾ ਹੈ। ਜਾਗਰਤਾ ਤਨ ਤਾਰ। ਸਰੀਰ ਦੇ ਵਿੱਚ ਜਾਗਰਤਾ ਹੀ ਧਾਰੀ ਜਾਗ ਪਏ ਹਨ। ਜੋ ਆਨੰਦਤਾ ਭਗਤ ਮੈਂ। ਇਸ ਤਰ੍ਹਾਂ ਕਹਿੰਦੇ ਭਗਤੀ ਵਿੱਚ ਬੜੀ ਆਨੰਦਤਾ ਆਈ ਹੈ। ਇਸ ਤਰ੍ਹਾਂ ਕਹਿੰਦੇ ਜਾਗਰਤਾ ਆਪ ਜੀ ਨੇ ਧਾਰਨ ਕੀਤੀ। ਚਿੱਤਰਪਦਾ ਛੰਦ ਕੀਨ ਇਸ਼ਨਾਨ ਦਇਓ ਪੁੰਨ ਦਾਨ। ਗੁਰੂ ਨਾਨਕ ਸਾਹਿਬ ਜੀ ਨੇ ਅੰਮ੍ਰਿਤ ਵੇਲੇ ਉੱਠ ਕੇ ਇਸ਼ਨਾਨ ਕਰਕੇ ਉਦੋਂ ਬਾਅਦ ਪੁਨਾ ਦਾਨ ਦਿੱਤਾ ਹੈ। ਸਮਾਨ ਸਮਾਨ ਸੁਰਾਗਹ ਦੁਆਖਾ। ਗੁਰੂ ਨਾਨਕ ਸਾਹਿਬ ਜੀ ਰਾਗ ਦੁਆਖ ਦੇ ਵਿੱਚ ਇੱਕ ਸਮਾਨ ਹਨ। ਧਾਰ ਦਕੂਲ ਭਲੇ ਭਵ ਮੂਲ। ਜੋ ਸੰਸਾਰ ਦਾ ਮੂਲ ਹਨ, ਕਣ ਮੁੱਢ ਹਨ, ਕਾਰਨ ਹਨ, ਚੰਗੀ ਤਰ੍ਹਾਂ ਵਸਤਰ ਜੇ ਧਾਰਨ ਕਰਕੇ। ਹਰੈ ਤਨ ਸੂਲਨ ਕਿੰਕਰ ਸੇਖਾ। ਆਪਣੇ ਸਮੂਹ ਦਾਸ ਉਹਨਾਂ ਦੇ ਦੁੱਖਾਂ ਨੂੰ ਸਰੀਰਾਂ ਨੂੰ ਨਾਸ ਕਰ ਰਹੇ ਹਨ। ਬੇਦਨ ਬੰਸ ਸਰੋਜਨ ਸੂਰਜ। ਬੇਸੀਆਂ ਦੀ ਬੰਸ ਦੇ ਕਵਲ ਫੁੱਲ ਹੈ, ਜੋ ਬੇਦੀਆਂ ਦੀ ਬੰਸ ਤੇ ਕਵਲ ਫੁੱਲ ਵਾਂਗ ਹੈ ਤੇ ਉਹਨੂੰ ਖੁਰਾਉਣ ਵਾਲੇ ਇਸ ਤਰ੍ਹਾਂ ਖੁਸ਼ ਕਰਨ ਵਾਲੇ ਆਪ ਸੂਰਜ ਰੂਪ ਹੈ ਗੁਰੂ ਨਾਨਕ ਸਾਹਿਬ ਜੀ। ਭੂਖਨ ਊਖਤ ਸੋਹੇ ਵਿਸੇਖਾ। ਗਹਿਣੇ ਹਨ ਜਿਵੇਂ ਸੂਰਜ ਦੀਆਂ ਕਿਰਨਾਂ ਸੋਹਣੀਆਂ, ਵਿਸ਼ੇਸ਼ ਇਸ ਤਰ੍ਹਾਂ ਗਹਿਣੇ ਜਿਹੜੇ ਉਖਤ ਕੀ ਕਿਰਨਾਂ ਵਾਂਗੂ ਸੋ ਰਹੇ ਆ, ਸਜ ਰਹੇ ਆ ਵਿਸ਼ੇਸ਼ ਕਰਕੇ। ਰੂਪ ਅਨੂਪ ਸ਼ਾਂਤ ਮਨੋ ਕੀਏ। ਮਨ ਜਿਹੜਾ ਸ਼ਾਂਤ ਰਸ ਹੈ ਨਾ, ਉਸਨੇ ਅਨੂਪਮ ਰੂਪ ਧਾਰਨ ਕੀਤਾ ਹੋਇਆ ਹੈ। ਗਿਆਨ ਅਛਾਦਨ ਜਿਉਂ ਧਰ ਵੇਖਾ। ਉੱਪਰ ਜਿਹੜਾ ਪੀਲੇ ਰੰਗ ਦਾ ਲਿਵਾਜ ਹੈ, ਪੀਲੇ ਰੰਗ ਦੇ ਵਸਤਰ ਜੇ ਪਾਏ ਆ, ਮਨੋ ਗਿਆਨ ਨੇ ਢਕ ਲਿਆ ਹੋਇਆ ਹੈ। ਸਵਈਆ ਸੀਸ ਬਦਾ ਸਿਰ ਪੇਚ ਫਬੈ। ਸੀਸ ਦੇ ਉੱਪਰ ਜਿਹੜਾ ਦਸਤਾਰਾ ਬਣਿਆ ਹੋਇਆ ਬੜਾ ਫਬ ਰਿਹਾ ਸਜ ਰਿਹਾ ਹੈ। ਗਰ ਮਾਲ ਬਨੀ ਮੁਕ ਤਾਲਨ ਕੀ। ਗਲ ਦੇ ਜਿਹੜੀਆਂ ਮੋਤੀਆਂ ਦੀਆਂ ਮਾਲਾ ਪਾਈ ਹੋਈ ਬੜੀ ਬੜੀ ਬਣ ਰਹੀ ਹੈ, ਬਣ ਰਹੀ ਹੈ, ਸੱਜ ਫਲ ਰਹੀ ਹੈ। ਲੋਚਨ ਲੋਲ ਬਿਲੋਕਤ ਲੋਕਨ, ਆਪ ਦੇ ਨੇਤਰ ਚੰਚਲ ਹੈ, ਚੰਚਲ ਨੇਤਰਾਂ ਨਾਲ ਲੋਕਾਂ ਨੂੰ ਵੇਖਦੇ ਹਨ। ਪੀਰ ਹਰੈ ਅਗ ਜਾਲਨ ਕੀ, ਪਾਪਾਂ ਦੀ ਜਿਹੜੀ ਪੀੜਾ ਦੇਖਦਿਆਂ ਸਾਰੀ ਨਾਸ਼ ਕਰਦੇ ਆਪ ਜੀ। ਸੁੰਦਰ ਜੋ ਅਰਵਿੰਦ ਖਿਰਾ ਮੁਖ, ਕਿਉਂ ਖਿੜਿਆ ਜਿਵੇਂ ਸੋਹਣਾ ਕਵਲ ਫੁੱਲ ਮਰਤ ਵੇੜੇ ਦਾ ਖਿੜਿਆ ਹੁੰਦਾ ਹੈ। ਜਾਂ ਗਤ ਕੀਨ ਬਿਹਾਲਨ ਕੀ, ਜਿਨ੍ਹਾਂ ਨੇ ਕਹਿੰਦੇ ਵਿਆਕਲ ਹੋਏ ਲੋਕਾਂ ਦੁਖੀ ਲੋਕਾਂ ਦੀ ਕਲਿਆਣ ਕਰ ਦਿੱਤੀ, ਇਹਨਾਂ ਦਾ ਮੁੱਖ ਕਵਲ ਵਾਂਗੂ ਖਿੜਿਆ ਹੋਇਆ। ਕੁੰਡਲ ਡੋਲ ਕਪੋਲ ਅਮੋਲ, ਹਾਂ ਜਿਹੜੇ ਗੱਲਾਂ ਹਨ ਉਹਨਾਂ ਉੱਪਰ ਅਮੋਲਕ ਜਿਹੜੇ ਕੁੰਡਲ ਹਿਲ ਜੁਲ ਰਹੇ ਹਨ। ਗਿਰਾ ਜਿਹ ਗਿਆਨ ਸਿਖਾਲਨ ਕੀ, ਜਿਨ੍ਹਾਂ ਦੀ ਜਿਹੜੀ ਬਾਣੀ ਹੈ ਗਿਆਨ ਸਿਖਾਉਣ ਵਾਲੀ, ਗਿਆਨ ਦੀ ਸਿੱਖਿਆ ਦੇਣ ਵਾਲੀ, ਬਚਨ ਗਿਆਨ ਮਈ ਹਨ। ਅੜਲ ਕਾਲੂ ਲਾਲੂ ਆਦਿ ਸੋ ਵੇਦੀ ਰਾਜਈ, ਅੜਲ ਹੈ ਇਸ ਤਰ੍ਹਾਂ ਕਾਲੂ ਜੀ, ਉਹਦੇ ਛੋਟੇ ਭਰਾ ਲਾਲੂ ਜੀ, ਹੋਰ ਜਿਹੜੇ ਕੋਈ ਵੇਦੀਆਂ ਦੀ ਵੰਸ਼ ਵਿੱਚੋਂ ਬਰਾਤੀ ਹੈ, ਸਾਰੇ ਕਹਿੰਦੇ ਰਾਜ ਰਹੇ, ਬਰਾਜ ਰਹੇ, ਸਜ ਰਹੇ ਹਨ। ਅਲੰਕਾਰ ਪਟ ਰੁਚਰ ਸਭਾ ਸਦ ਸਾਜਈ, ਸਾਰਿਆਂ ਨੇ ਕਹਿੰਦੇ ਵਸਤਰ ਤੇ ਗਹਿਣੇ ਸੋਹਣੇ ਪਹਿਨ ਲਏ ਹੈ। ਸਵਾਸਰ ਕਹਿੰਦੇ ਜਿਹੜੇ ਮੁਖੀਏ ਮੁਖੀਏ ਸੱਜ ਬਜ ਰਹੇ। ਬਹੁ ਜਾਚਕ ਕੀ ਭੀੜ ਲੇਤ ਹੈ ਆਨ ਕੈ, ਬੜੇ ਮੰਗਤਿਆਂ ਦੀ ਭੀੜ ਹੋ ਗਈ ਹੈ, ਆ ਕੇ ਲੈ ਰਹੇ ਹੈ ਮਾਇਆ। ਹੋ ਦੇਤ ਸਰਬ ਕੋ ਦਾਨ ਹਿਰਦੈ ਸੁਖ ਮਾਨ ਕੈ, ਇੰਨੇ ਬਰਾਤੀ ਹੈ ਪਰਮਾਨੰਦ ਜੈ ਰਾਮ ਕਾਲੂ ਜੀ ਲਾਲੂ ਜੀ, ਸਾਰੇ ਦਾਨ ਦੇ ਰਹੇ ਹੈ, ਇਹਦੇ ਵੀ ਸੁੱਖ ਮੰਨ ਰਹੇ ਹਨ। ਅਨਕ ਭਾਤ ਕੇ ਹੋਤ ਸੁਕੌਤਕ ਦੇਖਈ, ਅਨੇਕਾਂ ਤਰ੍ਹਾਂ ਦੇ ਕਹਿੰਦੇ ਤਮਾਸ਼ੇ ਹੋ ਰਹੇ, ਉਹਨਾਂ ਨੂੰ ਵੀ ਦੇਖ ਰਹੇ। ਸ਼ੈਲ ਛਬੀਲੇ ਹਸ ਹੈ ਬਿਲਾਸ ਬਿਸੇਖਈ, ਸ਼ੈਲ ਕੀ ਹੈ ਨੌਜਵਾਨ ਛਬੀ ਵਾਲੇ ਹੈ, ਉਹ ਆਪੋ ਵਿੱਚ ਹੀ ਹੱਸਦੇ ਹੋਏ ਤਰ੍ਹਾਂ ਤਰ੍ਹਾਂ ਦੇ ਬਿਲਾਸ ਕਰ ਰਹੇ ਹਨ। ਬਖਸ਼ ਹੈ ਬਹੁ ਬਖਸ਼ੀਸ਼ ਪ੍ਰਮੋਦ ਵਡਾਏ ਕੈ, ਆਨੰਦ ਵਧਾ ਵਧਾ ਕੇ ਬਹੁਤ ਤਰ੍ਹਾਂ ਦੀਆਂ ਬਖਸ਼ਾਂ ਬਖਸ਼ੀਸ਼ਾਂ ਬਖਸ਼ਦੇ ਹਨ। ਹੋ ਧੰਨ ਧੰਨ ਮੁਖ ਕਹਿ ਰਹਿਓ ਜਸ ਛਾਏ ਕੈ, ਮੰਗਤੇ ਹੈ ਲੈ ਲੈ ਕੇ ਧੰਨ ਹੀ ਧੰਨ ਕਹਿ ਰਹੇ ਹੈ। ਆਪ ਜੀ ਦਾ ਜਿਹੜਾ ਜਸ ਹਰ ਪਾਸੇ ਛਾ ਰਿਹਾ ਹੈ। ਦੋਹਰਾ ਤੇ ਚਿਨ ਇੱਕ ਨਰ ਆਏ ਕੈ, ਉਸ ਸਮੇਂ ਇੱਕ ਪੁਰਸ਼ ਨੇ ਆ ਕੇ ਬੋਲਿਓ ਜੁਗ ਕਰ ਜੋਰ, ਦੋਵੇਂ ਹੱਥ ਜੋੜ ਕੇ ਬਰਾਤੀਆਂ ਨੂੰ ਬੋਲਿਆ ਹੈ। ਗਮ ਨਹ ਅਚਨੇ ਅਸਨ ਕੋ, ਮੂਲੇ ਦੇ ਘਰ ਦੇ ਵਿੱਚ ਹੁਣ ਭੋਜਨ ਤਿਆਰ ਹੋ ਗਿਆ, ਛਕਣ ਲਈ ਚੱਲ ਪਓ। ਕਰ ਕਰੁਣਾ ਚਖ ਕੋਰ, ਆਪਣੇ ਨੇਤਰਾਂ ਦੇ ਵਿੱਚ ਵੀ ਬਹੁਤ ਕਿਰਪਾ ਕਰਕੇ। ਸੋਰਠਾ ਸਭ ਹੈ ਸਮਾਜ ਸੁਹਾਤ, ਸਾਰਾ ਜਿਹੜਾ ਬਰਾਤ ਦਾ ਇਕੱਠ ਹੈ ਸੋਭਨੀਕ। ਕਾਲੂ ਕੀਨ ਰਜਾਏ ਤਬ, ਸਾਰੇ ਇਕੱਠ ਨੂੰ ਬਰਾਤੀਆਂ ਨੂੰ ਕਾਲੂ ਨੇ ਉਹ ਆਗਿਆ ਕਰ ਦਿੱਤੀ। ਦੁਲਹ ਸਹਿਤ ਬਰਾਤ, ਆਪਾਂ ਲਾੜੇ ਦੇ ਸਹਿਤ ਜਿੰਨੀ ਬਰਾਤ ਚੱਲੀਏ, ਗਮਨੇ ਮੂਲੇ ਕੇ ਸਦਨ, ਮੂਲੇ ਦੇ ਘਰ ਚੱਲੀਏ ਤੇ ਉਹ ਚੱਲ ਪਏ ਦੇ ਘਰ ਵੱਲ ਨੂੰ। ਸਵਈਆ ਪਾਏ ਭਲੇ ਅਰਬਿੰਦ ਚੱਲੇ, ਉਸ ਵੇਲੇ ਗੁਰੂ ਨਾਨਕ ਸਾਹਿਬ ਜੀ ਪਾਏ ਨੋ ਚਰਨਾਂ ਦਾ, ਜਿਹੜੇ ਅਰਬਿੰਦ ਕੀ ਕਵਲ ਕਲ ਵਰਗੇ ਚਰਨ ਹਨ, ਉਹਨਾਂ ਨਾਲ ਆ ਭਲੇ ਕੀ ਭਲੀ ਪ੍ਰਕਾਰ ਚੱਲੇ, ਟੰਗੇ ਚੰਗੇ ਢੰਗ ਨਾਲ ਚੱਲੇ ਕਿਰਨ ਕਮਲਾਂ ਨਾਲ। ਗਤ ਮੰਦ ਮਨੋਹਰ ਹੈ ਸੁੰਦਰੀ, ਆਪ ਜੀ ਦੀ ਜਿਹੜੀ ਗਤ ਕੀ ਟੋਰ ਹੈ ਉਹ ਮੰਦ ਮੰਦ ਹੈ, ਹੌਲੀ ਹੌਲੀ ਹੈ, ਮਨ ਨੂੰ ਚਰਾਉਣ ਵਾਲੀ ਹੈ, ਬਹੁਤ ਸੁੰਦਰ ਹੈ। ਬਾਹੋ ਵਿਸਾਲ ਕਯੂਰ ਬਨਾ, ਆਪ ਜੀ ਦੀਆਂ ਜਿਹੜੀਆਂ ਲੰਮਾ ਬਾਹਾਂ ਉਹਨਾਂ ਦੇ ਮੋਢਿਆਂ ਤੇ ਕਯੂਰ ਕੀ ਬੋਟੇ ਬਨਾ ਕੀ ਸਜ ਬਣ ਰਹੇ ਹਨ। ਉਂਗਰੀ ਨਾਗ ਕੰਚਨ ਕੀ ਮੁੰਦਰੀ, ਇਸ ਤਰ੍ਹਾਂ ਉਂਗਲਾਂ ਦੇ ਵਿੱਚ ਸੋਨੇ ਦੇ ਜਿਹੜੀਆਂ ਮੁੰਦਰੀਆਂ ਦੇ ਵਿੱਚ ਨਗ ਜੜੇ ਹੋਏ ਹਨ। ਦਾਰਮ ਦਾਂਤੇਨ ਸੋ ਮੁਸਕਾਤ, ਅਨਾਰਾਂ ਵਰਗੇ ਜਿਹੜੇ ਚਿੱਟੇ ਦੰਦ ਉਹਨਾਂ ਨਾਲ ਮਾਰਾ ਮੁਸ਼ਕਰਾ ਰਹੇ। ਕੇ ਹੀਰਨ ਪਾਤ ਮਨੋ ਗੁੰਦਰੀ, ਮਨੋ ਹੀਰਿਆਂ ਦੀ ਪੰਦਗੀ ਹੀ ਕਹਿੰਦੇ ਗੁੰਦੀ ਹੋਈ ਹੈ, ਸੋਹਣੇ ਦੰਦ ਹਨ। ਉੱਨਤ ਕੰਧ ਉਧਾਰ ਲਾਰ, ਨਾਨਕ ਸਾਹਿਬ ਦੇ ਮੋਢੇ ਉੱਚੇ ਹਨ, ਮੱਥਾ ਬੜਾ ਭਾਗਾ ਪਾਇਆ ਹੈ, ਚੌੜਾ ਹੈ ਸੁਚੰਦ ਕੇ ਚੰਦ ਆਨੰਦ ਧਰੀ ਮਾਨੋ ਕਹਿੰਦੇ ਸੋਹਣਾ ਚੰਦਰਮਾ ਹੀ ਹੈ ਆਨੰਦ ਧਾਰ ਰਹੇ ਆਪ ਜੀ ਹੱਥ ਪੈ ਹੱਥ ਧਰੇ ਹਿਤ ਸਾਥ ਜਿਹੜੇ ਬਰਾਤੀ ਹੈ ਉਹ ਕਹਿੰਦੇ ਬੜੇ ਹਿੱਤ ਨਾਲ ਪ੍ਰੇਮ ਨਾਲ ਇੱਕ ਦੂਸਰੇ ਦੇ ਹੱਥ ਵਿੱਚ ਕਹਿੰਦੇ ਹੱਥ ਰਿਹਾ ਹੱਥ ਵਿੱਚ ਹੱਥ ਫੜੇ ਹੋਏ ਕਹੇ ਗੁਣ ਗਾਥਨ ਇਉਂ ਚੱਲ ਆਏ ਗੁਣਾਂ ਵਾਲੀ ਜਿਹੜੀ ਕਥਾ ਹੈ ਉਹਨੂੰ ਕਹਿੰਦੇ ਹੋਏ ਚੱਲ ਕੇ ਆ ਗਏ ਮੂਰਚੰਦ ਦੇ ਘਰ ਵੱਲ ਨੂੰ ਮੂਲੇ ਨਿਕੇਤ ਵਿਖੇ ਪ੍ਰਵਿਰਸ਼ੇ ਫਿਰੀ ਜਿੱਥੇ ਮੂਰਚੰਦ ਦਾ ਘਰ ਉੱਥੇ ਆ ਪ੍ਰਵੇਸ਼ ਹੋਏ ਜਹ ਸੁੰਦਰ ਰੰਗ ਵਿਛਾਵ ਨਿਸ਼ਾਏ ਜਿੱਥੇ ਸੋਹਣੇ ਰੰਗ ਦੇ ਕਹਿੰਦੇ ਵਿਛੋਣੇ ਵਿਛਾਏ ਹੋਏ ਭਾਂਤਨ ਭਾਂਤ ਬਰਾਤ ਸੁਹਾ ਸੁਹਾਤ ਹੈ ਤਰ੍ਹਾਂ ਤਰ੍ਹਾਂ ਦੀ ਜਿਹੜੀ ਬਰਾਤ ਸਜੀ ਵਜੀ ਸੋਭਨੀਕ ਹੈ ਭਾਂਤਨ ਭਾਂਤ ਬਨਾਏ ਬਸਾਏ ਸਾਰਿਆਂ ਨੂੰ ਬਣਾ ਸਵਾਰ ਕੇ ਪੰਗਤ ਦਰ ਪੰਗਤ ਕਹਿੰਦੇ ਬਿਠਾਇਆ ਹੈ ਭਾਂਜਨ ਭੂਰ ਧਰੇ ਸਭ ਅਗਰਨ ਬਰਾਤੀਆਂ ਅਗਰ ਜਿਹੜੇ ਭਾਂਡੇ ਟਿੰਡੇ ਕਹਿੰਦੇ ਬਹੁਤ ਹੀ ਰੱਖ ਦਿੱਤੇ ਸੁਪਨ ਕਾਰ ਸੁਭੋਜਨ ਲਿਆਏ ਜਿਹੜੇ ਰਸੋਈਏ ਉਹ ਫਿਰ ਕਹਿੰਦੇ ਭੋਜਨ ਚੁੱਕ ਲਿਆਏ ਨੀਕੇ ਮਹਾ ਪਕਵਾਨ ਪਰੋਸਤ ਚੰਗੀ ਤਰ੍ਹਾਂ ਜਿਹੜੇ ਪਕਵਾਨ ਉਹਨਾਂ ਨੂੰ ਪਰੋਸ ਰਹੇ ਮਾਧੁਰਤਾ ਮਦ ਜੋ ਮਦ ਰਾਏ ਇਸ ਤਰ੍ਹਾਂ ਮਿੱਠੇ ਭੋਜਨ ਹੈ ਜਿਵੇਂ ਮਦ ਸ਼ਹਿਦ ਦੇ ਵਿੱਚ ਬਹੁਤ ਮਿਠਾਸ ਹੁੰਦੀ ਹੈ ਮਦ ਸ਼ਹਿਦ ਵਰਗੇ ਮਿੱਠੇ ਭੋਜਨ ਪਰੋਸ ਰਹੇ ਮੋਦਕ ਸੇਵਕੀਆਂ ਨੁਕਦੀ ਉਹਨਾਂ ਭੋਜਨਾਂ ਵਿੱਚ ਲੱਡੂ ਹਨ ਸੇਵੀਆਂ ਨੁਕਦੀ ਬੂੰਦੀ ਹੈ ਤਦ ਸੰਗ ਪਕੌੜਨ ਮਦ ਮਿਲਾਏ ਦਹੀਂ ਦੇ ਨਾਲ ਵਿੱਚ ਉਹਨਾਂ ਦੇ ਵਿੱਚ ਪਕੌੜੇ ਮਿਲਾਏ ਹੋਏ ਹਨ ਅੰਮ੍ਰਿਤੀਆਂ ਖੁਰਮੇ ਸੋ ਬਰੇ ਵਰ ਇਸ ਤਰ੍ਹਾਂ ਅੰਮ੍ਰਿਤੀਆਂ ਵੱਡੀਆਂ ਜਲੇਬੀਆਂ ਦਾ ਨਾਮ ਹੈ ਮਿੱਠੀ ਕੜੀ ਦਾ ਨਾਮ ਵੀ ਅੰਮ੍ਰਿਤੀ ਹੈ ਮਿੱਠੀ ਕੜੀ ਹੈ ਖੁਰਮੇ ਮਠਿਆਈ ਹੈ ਹੋਰ ਬੜੇ ਬੜੇ ਬੜੇ ਜੇ ਪਕਾਏ ਹੋਏ ਹਨ ਘੇਵਰ ਸੇਤ ਸਿਤਾ ਬਹੁ ਪਾਏ ਵਰ ਘੇਵਰ ਸੇਤ ਸਿਤਾ ਵਰ ਸ੍ਰੇਸ਼ਟ ਜਿਹੜੀ ਘੇਵਰ ਹੈ ਮਠਿਆਈ ਦਾ ਨਾਂ ਹੈ ਸੇਤ ਸਿਤਾ ਚਿਤ ਪਾਏ ਸੇਤ ਚਿੱਟੇ ਰੰਗ ਦੀ ਸਿਤਾ ਉਹ ਘੇਵਰ ਮਠਿਆਈ ਵੀ ਜ਼ਿਆਦਾ ਪਾਈ ਹੋਈ ਹੈ ਦਾਖ ਬਦਾਮ ਗਿਰੂ ਪਿਸਤਾ ਉਹਨਾਂ ਮਠਿਆਈਆਂ ਵਿੱਚ ਕਹਿੰਦੇ ਦਾਖਾਂ ਪਾਈਆਂ ਬਦਾਮ ਪਾਏ ਗਿਰੂ ਗਿਰੀਆਂ ਖੋਪੇ ਦੀਆਂ ਪਾਈਆਂ ਪਿਸਤਾ ਪਾਇਆ ਹੋਇਆ ਸਭ ਭੋਜਨ ਮੇਵੇ ਅਮੇਜ ਕਰਾਏ ਸਾਰੇ ਭੋਜਨਾਂ ਵਿੱਚ ਜਿੰਨੇ ਮੇਵੇ ਆ ਚੰਗੀ ਤਰ੍ਹਾਂ ਮੇਜ ਕੀਤੇ ਮਿਲਾਏ ਹੋਏ ਹਨ ਪੂਰਬ ਕੌਰ ਨਿਕਾਰ ਕੈ ਪੰਚ ਉਸ ਵੇਲੇ ਛਕਣ ਤੋਂ ਪਹਿਲਾਂ ਪੰਜ ਗਰਾਈਆਂ ਬੱਕਰੀਆਂ ਕੱਢੀਆਂ ਲੱਗੇ ਪੁੰਨ ਜੇ ਮਨ ਭਾਈ ਮਨ ਨੂੰ ਭੋਣ ਵਾਲੇ ਭੋਜਨ ਹੈ ਫਿਰ ਉਹ ਜੀਵਨ ਲੱਗ ਪਏ ਲੱਗ ਪਏ ਬਰਾਤੀ ਪੀਨ ਰੋਜਨ ਬੈਸ ਚਰੋਖਨ ਦੇ ਅਸਤਨ ਸਖਤ ਹਨ ਉਹ ਕਹਿੰਦੇ ਚਰੋਕਿਆਂ ਵਿੱਚ ਬੈਠ ਬੈਠ ਕੇ ਗਾਵਤ ਗੀਤਨ ਗਾਰ ਸੁਣਾਈ ਆ ਗੀਤ ਗਾ ਰਹੀਆਂ ਵਿੱਚੇ ਸਿੱਠਣੀਆਂ ਦੇ ਰਹੀਆਂ ਹਨ ਕਾਲੂ ਸਮੇਤ ਬਰਾਤ ਸਭੈ ਬਾਬਾ ਕਾਲੂ ਦੇ ਸਵੇਰ ਜਿੰਨੀ ਸਾਰੀ ਬਰਾਤ ਹੈ ਸ਼ੁਭ ਰੀਤ ਕੁਹੇਰ ਰਹੇ ਹਰ ਖਾਈ ਰੀਤੀ ਕਹਿੰਦੇ ਦੇਖ ਕੇ ਸਾਰੇ ਹਿਰਦਿਆਂ ਵਿੱਚ ਖੁਸ਼ ਹੋ ਰਹੇ ਝੂਠ ਮਡਾਰ ਉੱਠੇ ਧਨ ਕੋ ਬਹੁ ਇਸ ਤਰ੍ਹਾਂ ਕਹਿੰਦੇ ਉਹ ਜਿਹੜਾ ਛਕਿਆ ਛਕਿਆ ਉਹਦੇ ਵਿੱਚ ਕੁਝ ਬਹਿਰਿਆਂ ਜਿਹਦੇ ਵਾਸਤੇ ਮਾਇਆ ਜੀ ਪਾ ਕੇ ਉੱਠ ਖੜੋਤੇ ਜੀਵ ਹਾਰੇ ਡੇਰੇ ਮੈਂ ਆਈ ਕਿਉਂਕਿ ਇਸ ਤਰ੍ਹਾਂ ਦੀ ਰੀਤੀ ਪਹਿਲਾਂ ਚੱਲਦੀ ਸੀ ਪਰ ਮਹਾਰਾਜ ਨੇ ਜਦੋਂ ਇਹ ਗੁਰਮਤਿ ਪਰ ਜ਼ਿਆਦਾ ਤੋਰੀ ਉਹਦੇ ਵਿੱਚ ਵੀ ਪੰਗਤ ਵਿੱਚ ਕਿਸੇ ਨੇ ਜੂਠਾ ਨਹੀਂ ਛਕਣਾ ਨਾ ਕਿਸੇ ਨੂੰ ਝੂਠ ਛਕਾਉਣੀ ਪਹਿਲੇ ਇਸ ਤਰ੍ਹਾਂ ਇਹ ਝੂਠ ਵਿੱਚ ਕੁਝ ਮਾਇਆ ਮੁਆ ਜੇ ਪਾਉਂਦੇ ਹੁਣ ਵੀ ਆ ਸਿਰੇ ਸਨਾਤਨ ਮਤ ਵਾਲੇ ਹਿੰਦੂਆਂ ਦੀ ਜਿਹੜੇ ਬਰਾਤ ਬਰੂਤ ਜੀ ਆਉਂਦੀ ਉਦੋਂ ਖਾ ਪੀ ਕੇ ਉਹ ਵਿੱਚ ਰੁਪਈਏ ਸਿੱਟੇ ਆਉਂਦੇ ਹਨ ਅਦਭੁਤ ਖਾ ਖੂ ਕੇ ਛੱਡੇ ਆਉਂਦੇ ਇਸ ਤਰ੍ਹਾਂ ਦੀ ਚੱਲਦੀ ਪਰ ਸਿੱਖ ਤਾਂ ਜਿਹੜੇ ਸਿਆਣੇ ਇਤਿਹਾਸ ਪੜ੍ਹਦੇ ਉਹਨਾਂ ਝੂੜ ਸਰਦੇ ਨਾ ਰੁਪਈਏ ਪਾਉਂਦੇ ਹਨ। ਦੋਹਰਾ ਤੇ ਚਿੰਨ ਸ੍ਰੀ ਸੁਖ ਦਾਨ ਕੋ। ਉਹ ਜਦੋਂ ਭੋਜਨ ਛਕ ਪੈ ਲਿਆ ਉਸ ਵੇਲੇ ਜੋ ਸੁਖ ਦੇਣ ਵਾਲੇ ਗੁਰੂ ਨਾਨਕ ਸਾਹਿਬ ਲਾਲਾ ਰੂਪ ਵਿੱਚ ਗਜ ਗਾਮਨ ਦੁੱਤ ਦਾਮਨੀ ਜਿਨ੍ਹਾਂ ਦੀ ਕਹਿੰਦੇ ਹਾਥੀ ਵਰਗੀ ਟੋਰ ਹੈ ਸੋਭਾ ਵਾਲੀਆਂ ਸੱਸ ਸੱਸ ਬਦਨੀ ਜਹਿ ਬਾਮ ਜਿੱਥੇ ਕਹਿੰਦੇ ਚੰਦਰਮਾ ਵਰਗੇ ਮੁਖ ਵਾਲੀਆਂ ਬਹੁਤੀਆਂ ਮਾਈਆਂ ਬੈਠੀਆਂ ਹੋਈਆਂ ਸਵਈਆ ਹਾਸ ਬਿਲਾਸ ਸੁਆਸਨ ਜੇ ਕਹਿੰਦੇ ਇਸਤਰ੍ਹਾਂ ਜਿਹੜੀਆਂ ਹਾਸ ਬਿਲਾਸ ਕਰਨ ਵਾਲੀਆਂ ਹਨ ਸੁਆਸਨ ਇਸ ਤਰ੍ਹਾਂ ਇੱਧਰ ਉੱਧਰਲੀ ਬੋਲੀ ਹੈ ਬਈ ਵੱਲ ਦੀ ਉਹ ਨੌਜਵਾਨ ਲੜਕੀਆਂ ਨੂੰ ਕਿਹਾ ਜਾਂਦਾ ਨੌਜਵਾਨ ਜਿਹੜੀਆਂ ਬੀਬੀਆਂ ਹਨ ਪ੍ਰਕਾਸ਼ ਕਰੈ ਸੁਖ ਦਾਨ ਸੋ ਸੁਖ ਦੇਣ ਵਾਲੇ ਸਤਿਗੁਰੂ ਦੇ ਨਾਲ ਹਾਸ ਬਿਲਾਸ ਜਾ ਕਰ ਰਹੀਆਂ ਲੋਚਨ ਲੋਲ ਬਿਲੋਕਤ ਬੰਕ ਇਸ ਤਰ੍ਹਾਂ ਚੰਚਲ ਨੇਤਰਾਂ ਨਾਲ ਟੇਢੇ ਰੂਪ ਦੇ ਵੀ ਤੱਕ ਤੱਕ ਰਹੀਆਂ ਭਜੈ ਮੁਨ ਕੇ ਮਨ ਮਾਨ ਸੋ ਜਿੰਨਾ ਜਿਹੜੇ ਕੋਈ ਮੁਨੀਆਂ ਦੇ ਮਾਣ ਹੈ ਉਹ ਨੱਸ ਰਹੇ ਭਜ ਰਹੇ ਆ ਜਿਨ੍ਹਾਂ ਨੇ ਤੱਕਣ ਨਾਲ ਮਾਨੋ ਮੈਨ ਬਣਿਓ ਬਹੁ ਭੇਖਨ ਮਾਨੋ ਕਹਿੰਦੇ ਜਿਹੜਾ ਕਾਮ ਹੈ ਉਹ ਬਹੁਤ ਭੇਖਾਂ ਬਹੁਤੇ ਸਰੀਰਾਂ ਵਿੱਚ ਬਣਿਆ ਹੋਇਆ ਬਾਨਕ ਮਾਨ ਤਨ ਸੋ ਕਹਿੰਦੇ ਮਾਣ ਜਿਹੜੇ ਕਮਾਣ ਵਿੱਚ ਉਸਨੇ ਤੀਰ ਜੇ ਤਾਣੇ ਹੋਏ ਖਿੱਚੇ ਹੋਏ ਇਸ ਤਰ੍ਹਾਂ ਕਟਾਕਸ਼ ਦਿਸ ਰਹੇ ਉਹਨਾਂ ਦੇ ਕਿਰਤ ਜੋਰ ਕਰੈ ਜਨ ਗਿਆਨ ਸੋ ਜਿਹੜਾ ਬ੍ਰਹਮ ਗਿਆਨ ਆ ਉਹਦੇ ਨੂੰ ਘੇਰਾ ਪਾ ਕੇ ਆਪਣਾ ਬਲ ਜਾ ਲਾਉਣਾ ਕਰਦਾ ਜਿੱਤਣ ਲਈ ਇੱਕ ਅਹਿਬਾਨ ਸ਼ੁਭਾ ਨਹਿ ਸੋ ਗਿਆਨ ਰੂਪ ਗੁਰੂ ਨਾਨਕ ਸਾਹਿਬ ਜੀ ਉਹਨਾਂ ਨੂੰ ਇਹ ਕਾਮ ਦਾ ਜਿਹੜਾ ਇਹ ਤੀਰ ਹੈ ਉਹ ਕੋਈ ਛੋਇਆ ਨੀ ਕੋਈ ਅਸਰ ਨਹੀਂ ਹੋਇਆ ਉਹਨਾਂ ਦਾ ਦੋਹਰਾ ਮਿਲ ਤਰਨੀ ਕੀਨੀ ਸਭ ਹੈ ਸਾਰੀਆਂ ਮਾਈਆਂ ਬੀਬੀਆਂ ਨੇ ਮਿਲ ਕੇ ਕੀਤਾ ਹੁਤੀ ਜੌਨ ਕੁਲ ਰੀਤ ਆਪਣੇ ਘਰ ਦੇ ਵਿੱਚ ਕੁਲ ਰੀਤੀ ਹੈਗੀ ਸੀ ਸਹਿਜ ਸਲੋਨੀ ਹੇਰਈ ਫਿਰ ਸਹਿਜ ਨਾਲ ਜਿਹੜੀਆਂ ਸੁੰਦਰ ਇਸਤਰੀਆਂ ਵੇਖ ਰਹੀਆਂ ਮੂਰਤ ਉਰ ਕਰ ਪ੍ਰੀਤ ਮਹਾਰਾਜ ਦੀ ਸ਼ਕਲ ਸਰੂਰਤ ਨੂੰ ਹਿਰਦੇ ਵਿੱਚ ਪ੍ਰੀਤੀ ਕਰਕੇ ਸਵਈਆ ਕੋਮਲ ਬੋਲ ਅਮੋਲ ਭਨੈ ਆਪ ਗੁਰੂ ਨਾਨਕ ਸਾਹਿਬ ਜੀ ਬੜੇ ਕੋਮਲ ਬਚਨ ਅਮੋਲ ਕੀ ਕਥਨ ਕਰਦੇ ਹੈ ਜਨ ਫੂਲ ਚਰੈ ਸ਼੍ਰਿਆ ਮੂਲ ਸੁਹਾਏ ਜਿਹੜੇ ਮੁਕਤੀ ਦੇ ਮੁੱਢ ਹਨ ਬਚਨ ਸੋਭਨੀਕ ਜਾਨੀ ਜਦੋਂ ਬਚਨ ਕਹਿੰਦੇ ਫੁੱਲ ਹੀ ਚੜਦੇ ਹਨ ਪੰਕਜ ਨੈਣ ਮਾਇਆ ਮਨ ਐਨ ਜਿਨ੍ਹਾਂ ਦੇ ਕਵਲ ਵਰਗੇ ਨੇਤਰ ਜਿਨ੍ਹਾਂ ਦੇ ਜਿਨ੍ਹਾਂ ਦਾ ਮਨ ਮਿਹਰ ਦਾ ਦਇਆ ਦਾ ਘਰ ਹੈ ਪਿਖਾ ਜਿਹ ਚੈਨ ਹਿਰਦੈ ਤਿਹ ਦਾਏ ਇੱਧਰ ਵੀ ਕਹਿੰਦੇ ਵੇਖਦੇ ਗੁਰੂ ਨਾਨਕ ਸਾਹਿਬ ਉਹਨਾਂ ਹਿਰਦਿਆਂ ਵਿੱਚ ਸ਼ਾਂਤੀ ਟਿਕਾ ਦੇ ਰਹੇ ਸੁੰਦਰਤਾ ਸਭ ਮੰਦਰ ਸ੍ਰੀ ਮੁਖ ਆਪ ਜੀ ਦਾ ਜਿਹੜਾ ਸਵਾਏ ਮਨ ਮੁਖ ਹੈ ਸੁੰਦਰਤਾ ਦਾ ਘਰ ਹੀ ਹੈ ਦੁੱਖ ਨਿਕੰਦਨ ਜਾਂ ਦਰਸਾਏ ਦੁੱਖਾਂ ਨੂੰ ਕੱਟਣ ਵਾਲੇ ਸਤਿਗੁਰੂ ਹੈ ਜਿਹੜੇ ਵੀ ਉਹਨਾਂ ਦੇ ਦਰਸ਼ਨ ਕਰਦੇ ਹਨ ਅੰਗਨ ਮੈਂ ਅੰਗਨਾ ਜੇ ਅਮੰਗ ਸੀ ਕਹਿੰਦੇ ਵਿਹੜੇ ਦੇ ਵਿੱਚ ਜਿੱਥੇ ਇਸਤਰੀਆਂ ਕਹਿੰਦੇ ਕਾਮ ਵਰਗੀਆਂ ਸੁਧਰ ਬੈਠੀਆਂ ਹਨ ਸੰਗ ਤਿਆਗ ਕਢੇਰਨ ਆਏ ਉਹਨਾਂ ਦਾ ਸਾਥ ਛੱਡ ਕੇ ਆਪ ਜੀ ਉਹ ਜੰਝ ਕਰ ਬਰਾਤ ਘਰ ਵਿੱਚ ਆਪ ਪਹੁੰਚੇ ਮਹਿੰਦੀ ਪਦ ਸੰਜੁਤ ਕੋਕ ਨਦੰ ਆਪ ਜੀ ਦੇ ਜਿਹੜੇ ਹੱਥ ਹੈ ਕਹਿੰਦੇ ਮਹਿੰਦੀ ਦੇ ਸਵੇਰ ਜਿਹੜੇ ਚਰਨ ਹੈ ਉਹ ਕਵਲ ਕਹਿੰਦੇ ਸਜ ਰਹੇ ਮਕਰੰਦ ਆਨੰਦ ਉਦਾਰ ਵਸਾਈ ਜਿਵੇਂ ਕਹਿੰਦੇ ਉਹ ਮਹਿੰਦੀ ਜਿਹੜੀ ਹੈ ਉਹ ਜਿਵੇਂ ਕਵਲ ਤੇ ਧੂੜਾ ਹੁੰਦਾ ਇਸ ਤਰ੍ਹਾਂ ਕਹਿੰਦੇ ਆਨੰਦ ਜਿਹੜਾ ਹੈ ਤੇ ਉਦਾਰਤਾ ਹੀ ਹੈ ਧੂੜੀ ਵਾਂਗ ਸਜ ਰਹੀ ਹੈ ਕਰ ਚੀਰ ਹੈ ਪੀਤ ਪੁਨੀਤ ਮਨੋਗਹਿ ਆਪ ਜੀ ਦੇ ਗਲ ਦੇ ਜਿਹੜੇ ਚੀਰ ਪੀਲੇ ਰੰਗ ਦੇ ਵਸਤਰ ਜੇ ਧਾਰਨ ਕੀਤੇ ਹੋਏ ਆ ਬਹੁਤ ਪਵਿੱਤਰ ਜਗੇ ਪਵੀਤ ਮਹਾ ਸ਼ਬ ਸ਼ਾਈ ਇਸ ਤਰ੍ਹਾਂ ਗਲ ਦੇ ਵਿੱਚ ਜਿਹੜਾ ਹਿਰਦੇ ਵਿੱਚ ਜੀ ਦਾ ਜਨੇਊ ਗਿਆਨ ਦਾ ਜਨੇਊ ਪਹਿਨੇ ਜੋ ਬੜੀ ਸ਼ਵੀਸ਼ ਆ ਰਿਹਾ ਕਲ ਕੰਕਨ ਕੰਚਨ ਭੂਰ ਕਯੂਰ ਸੋਹਣੇ ਜਿਹੜੇ ਸੋਨੇ ਦੇ ਕੜੇ ਹੈ ਤੇ ਬਹੁਤੇ ਜਿਹੜੇ ਘਿਓਰ ਕੇ ਬੋਟੇ ਜੇ ਪਾਏ ਮੋਢਿਆਂ ਵਿੱਚ ਬਣੀ ਉਰ ਮਾਲ ਵਿਸਾਲ ਸੁਹਾਈ ਤੇ ਛਾਤੀ ਤੇ ਜਿਹੜੀ ਮਾਲਾ ਜੀ ਬਣੀ ਪਾਈ ਹੋਈ ਬੜੀ ਬਣ ਰਹੀ ਆ ਫਬਰਹੀ ਜਨ ਸ਼ਾਂਤ ਸਰੂਪ ਸ਼ਿੰਗਾਰ ਧਰੇ ਯਾਨੀ ਜਿਹੜਾ ਸ਼ਾਂਤ ਸਰੂਪ ਹੈ ਉਸੇ ਨੇ ਸ਼ਿੰਗਾਰ ਜਿਹਾ ਧਾਰਨ ਕੀਤਾ ਆਪਣੇ ਸਰੀਰ ਜਗ ਮੈਂ ਪ੍ਰਗਟਿਓ ਨਿਜ ਭਾਵ ਦਿਖਾਈ ਸੰਸਾਰ ਦੇ ਵਿੱਚ ਪ੍ਰਗਟ ਹੋ ਕੇ ਆਪਣਾ ਜਿਹੜਾ ਭਾਵ ਕੀ ਇਸ ਰੂਪ ਦਿਖਾ ਰਿਹਾ ਦੋਹਰਾ ਸੋਹਤ ਬੀਚ ਬਰਾਤ ਕੇ ਗੁਰੂ ਨਾਨਕ ਸਾਹਿਬ ਜੀ ਇਸ ਤਰ੍ਹਾਂ ਕਹਿੰਦੇ ਬਰਾਤ ਵਿੱਚ ਸੋਚ ਰਹੇ ਸਜ ਰਹੇ ਕੰਚਨ ਮਹਿਮਾਨ ਸੋਏ ਜਿਵੇਂ ਸੋਨੇ ਦੇ ਗਹਿਣੇ ਦੇ ਵਿੱਚ ਮਣੀ ਲੱਗੀ ਹੋਵੇ ਸਜਤ ਵੇਦੀਆਂ ਕੀ ਸਭਾ ਵੇਦੀਆਂ ਦੀ ਜਿਹੜੀ ਸਭਾ ਹੈ ਉਹ ਸਜ ਬਜ ਰਹੀ ਹੈ ਲੱਜਤ ਸੁਧਰਮਾ ਹੋਏ ਉਸ ਕਹਿੰਦੇ ਸਭਾ ਨੂੰ ਦੇਖ ਕੇ ਜਿਹੜਾ ਦੇਵਤਿਆਂ ਦੀ ਸਭਾ ਵੀ ਸ਼ਰਮਸ਼ਾਰ ਹੁੰਦੀ ਹੈ ਸਵਈਆ ਬਾਰ ਮੁਖੀ ਸਿਰ ਮੰਗ ਸਵਾਰ ਇਸ ਤਰ੍ਹਾਂ ਅੱਗੇ ਜਿਹੜਾ ਪ੍ਰਕਰਨ ਥੋੜਾ ਜਿਹਾ ਹੋਰ ਚੱਲ ਪਿਆ ਹੈ ਉਹ ਸਾਰਾ ਆਪਾਂ ਕੱਲ੍ਹ ਦੇ ਦੀਵਾਨ ਵਿੱਚ ਸਰਵਣ ਕਰ ਲਵਾਂਗੇ ਜਿਵੇਂ ਉਹ ਜਿਹੜੇ ਗਾਉਣ ਵਜਾਉਣ ਵਾਲੇ ਹੁੰਦੇ ਬੈਂਡ ਬਾਜਿਆਂ ਵਾਲੇ ਹੁੰਦੇ ਆ ਨੱਚਦੇ ਟੱਪਜੇ ਦੇ ਹੁੰਦੇ ਆ ਉਹ ਹਟਣੀਆਂ ਜਿਹੀਆਂ ਲੈਂਦੇ ਉਹ ਵੀ ਕਵੀ ਜੀ ਨੇ ਇੱਥੇ ਦਿਖਾਇਆ ਸਾਰਾ ਕੁਛ ਉਹ ਕੱਲ੍ਹ ਦੇ ਦੀਵਾਨ ਵਿੱਚ ਆਪਾਂ ਪੜ੍ਹ ਸੁਣ ਲਵਾਂਗੇ ਹੁਣ ਸਮਾਂ ਜਿੰਨਾ ਕੁ ਨੀਅਤ ਕੀਤਾ ਕਰੀਬ ਪੂਰਾ ਹੀ ਹੋ ਗਿਆ ਹੈ ਇੱਥੇ ਹੀ ਆਪਾਂ ਸਮਾਪਤੀ ਕਰਕੇ ਅਰਦਾਸ ਵੀ ਜੁੜੀਏ ਜੀ ਸੋਹਤ ਬੀਚ ਬਰਾਤ ਕੇ ਕੰਚਨ ਮਹਿਮਾਨ ਸੋਏ ਸਜਤ ਬੇਦੀਅਨ ਕੀ ਸਭਾ ਲੱਜਤ ਸੁਧਰਮਾ ਹੋਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੇ ਅਚੁੱਤ ਹੇ ਪਾਰ ਬ੍ਰਹਮ ਅਵਨਾਸੀ ਅਗਨਾਸ ਹੇ ਪੂਰਨ ਹੇ ਸਰਵਮੈ ਦੁਖ ਭੰਜਨ ਗੁਣ ਤਾਸ ਹੇ ਸੰਗੀ ਹੇ ਨਿਰੰਕਾਰ ਹੇ ਨਿਰਗੁਣ ਸਭ ਟੇ ਹੇ ਗੋਬਿੰਦ ਹੇ ਗੁਣ ਨਿਧਾਨ ਜਾਂਕੇ ਸਦਾ ਵਿਵੇਕ ਹੇ ਅਪਰੰਪਰ ਹਰ ਹਰੇ ਹੈ ਪੀ ਹੋਵਨ ਹਾਰ ਹੇ ਸੰਤਾਂ ਕੈ ਸਦਾ ਸੰਗ ਨਿਦਾਰਾਇਆ ਧਾਰ ਹੇ ਠਾਕਰ ਹਾਂ ਦਸਰ ਨੈ ਨਿਰਗੁਣ ਗੁਣ ਨਹੀਂ ਕੋਇ ਨਾਨਕ ਦੀ ਜੈ ਨਾਮ ਦਾਨ ਰੱਖੋ ਹੀ ਪਰੋਇ ਆਏ ਪ੍ਰਭ ਸ਼ਰਨਾਂਗਤੀ ਕਿਰਪਾ ਨਿਜ ਦਿਆ ਏਕ ਅੱਖਰ ਹਰ ਮਨ ਵਸਤ ਨਾਨਕ ਹੋਤ ਨਿਹਾਲ ਵਾਹਿਗੁਰੂ ਨਾਮ ਜਹਾਜ ਹੈ ਚੜੇ ਸੋ ਤਰੇ ਪਾਰ ਜੋ ਸਰਦਾ ਕਰ ਸੇਵਨ ਦੇ ਗੁਰੂ ਪਾਰੇ ਉਤਾਰਨ ਹਾਰ ਜੋ ਸਰਦਾ ਕਰ ਸੇਵਨ ਦੇ ਗੁਰੂ ਪਾਰੇ ਉਤਾਰਨ ਹਾਰ